ਸ਼ਿਵ ਜੀਓ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇਹੀ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਧਨ ਮਹਿ ਸੁਖ ਨਹਿ ਸੋ ਸੁਣ ਲੀਜੈ ਅਧਿਕ ਹੋਏ ਤਿਉਂ ਅਧਿਕ ਤਪੀਜੈ ਜਾਤ ਤਾ ਪ੍ਰਾਨਨ ਕਸ਼ਟ ਮਹਾਨਾ ਰੱਖਿਆ ਬਿਖੈ ਨੀਤ ਦੁਖ ਨਾਨਾ ਧਨ ਮਹਿ ਸੁਖ ਨਹਿ ਸੋ ਸੁਣ ਲੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਸੁੰਦਰ ਦੀਵਾਨ ਸਜ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੁਝ ਸਮਾਂ ਗੁਰਬਾਣੀ ਦਾ ਪਾਠ ਜਾਪ ਅਤੇ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਸ੍ਰੀ ਆਸਾ ਜੀ ਦੀ ਵਾਰ ਦੇ ਕੁਝ ਸਲੋਕਾਂ ਦਾ ਪੌੜੀਆਂ ਗੁਰੂ ਰਾਮਦਾਸ ਸਾਹਿਬ ਜੀ ਦੇ ਛੱਕਿਆਂ ਸਾਹਿਬ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜੋ ਪਵਿੱਤਰ ਇਤਿਹਾਸ ਕਾਫੀ ਸਮੇਂ ਤੋਂ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ, ਇਸਨੂੰ ਆਪਾਂ ਲੜੀਵਾਰ ਰੂਪ ਵਿੱਚ ਸੁਣ ਰਹੇ ਸੀ। ਕੱਲ੍ਹ ਦੇ ਇਤਿਹਾਸ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਉਹਨਾਂ ਨੂੰ ਗੁਰਤਾਗਦੀ ਦੇ ਤਖ਼ਤ ਉੱਪਰ ਬਿਠਾ ਕੇ ਸਾਰਿਆਂ ਗੁਰਸਿੱਖਾਂ ਨੂੰ ਚਰਨੀ ਲਾ ਕੇ ਫਿਰ ਆਗਿਆ ਕਰ ਦਿੱਤੀ ਵੀ ਖਡੂਰ ਸਾਹਿਬ ਵਿਖੇ ਚਲੇ ਜਾਓ ਅਤੇ ਆਪ ਜੀ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਜਦੋਂ ਸੱਚਖੰਡ ਗਾਉਣ ਕਰੋਗੇ ਉਸ ਵੇਲੇ ਤਾਂ ਮੈਂ ਆਪ ਜੀ ਦੇ ਹਜ਼ੂਰੀ ਵਿੱਚ ਆ ਹੀ ਜਾਵਾਂ। ਆਪ ਜੀ ਵੱਲੋਂ ਬਚਨ ਹੋਇਆ ਵੀ ਤੁਸੀਂ ਨਹੀਂ ਆਉਣਾ ਹੈ, ਅਸੀਂ ਆਪ ਹੀ ਤੁਹਾਡੇ ਪਾਸ ਪਹੁੰਚਾਂਗੇ। ਇਸ ਰੂਪ ਵਿੱਚ ਪਹੁੰਚਾਂਗੇ ਜਿਸ ਨੂੰ ਕੋਈ ਜਾਣ ਨਹੀਂ ਸਕੇਗਾ। ਇਸ ਤਰ੍ਹਾਂ ਆਪ ਜੀ ਨੇ ਕਹਿ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਤਾਂ ਖਡੂਰ ਸਾਹਿਬ ਵੱਲ ਭੇਜ ਦਿਆ। ਉਸ ਤੋਂ ਬਾਅਦ ਜੋ ਧਰਮਸ਼ਾਲਾ ਹੈ ਕਰਤਾਰਪੁਰ ਸਾਹਿਬ ਵਿਖੇ ਔਰ ਅੱਗੇ ਇੱਕ ਬਹੁਤ ਵੱਡਾ ਪਿੱਪਲ ਦਾ ਦਰਖਤ ਸੀ ਜਿਹਦੀ ਸੰਘਣੀ ਛਾਇਆ ਸੀ। ਉਹਦੇ ਹੇਠ ਆਸਣ ਲਾ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਜਿੰਨੇ ਗੁਰਸਿੱਖ ਸੰਗਤ ਹੈ ਸਾਰਿਆਂ ਨੂੰ ਅੰਤਿਮ ਉਪਦੇਸ਼ ਦੇਣ ਲੱਗ ਪਏ ਕਿ ਭਾਈ ਮਨੁੱਖਾ ਜਨ ਬੜਾ ਦੁਰਲੱਭ ਹੈ, ਇਹਨੂੰ ਸਫਲ ਕਰਨ ਵਾਸਤੇ ਨਾ ਬਾਣੀ ਦਾ ਜਾਪ ਪਾਠ ਕਰਿਆ ਕਰੋ, ਨਹੀਂ ਤਾਂ ਮਨੁੱਖਾ ਦੇ ਜਿਹੜੀਆਂ ਤਿੰਨ ਅਵਸਥਾ ਹੈ, ਬਾਲਕ ਅਵਸਥਾ ਹੈ, ਜਵਾਨ ਅਵਸਥਾ, ਬਿਰਧ ਅਵਸਥਾ ਹੈ, ਆਪ ਜੀ ਨੇ ਨਿਰਣਾ ਕਰਕੇ ਦੱਸਿਆ ਵੀ ਸਾਰੀਆਂ ਦੁੱਖ ਰੂਪ ਹੈ, ਦੁੱਖਦਾਈ ਹੈ। ਬਾਲਕ ਅਵਸਥਾ ਵਿੱਚ ਕਿੰਨੇ ਕੁ ਦੁੱਖ ਹੁੰਦੇ, ਕਿੰਨੀ ਕੁ ਉਖਿਆਈ ਹੁੰਦੀ ਹੈ, ਮੂਰਖ ਹੁੰਦਾ ਹੈ, ਜਿਰੀਆ ਹਟੀਆ ਹੁੰਦਾ ਹੈ, ਇਸੇ ਤਰ੍ਹਾਂ ਚੰਚਲਤਾ ਹੁੰਦੀ ਹੈ, ਬਾਂਦਰ ਗੁੰਦਾ ਛੜਾ ਟੱਪਦਾ ਖੜਦਾ ਨਹੀਂ ਹੈ, ਇਸੇ ਤਰ੍ਹਾਂ ਫਿਰ ਮਾਂ ਪਿਓ ਵੀ ਜਦੋਂ ਕਿਤੇ ਜ਼ਿਆਦਾ ਰੋਂਦਾ ਧੋਂਦਾ ਫਿਰ ਇਹਦਾ ਤਿਰਸਕਾਰ ਕਰ ਦਿੰਦੇ, ਥੱਪੜ ਥੱਪੜ ਜਿਹਾ ਮਾਰ ਦਿੰਦੇ। ਮਾਂ ਵੀ ਕਈ ਵਾਰੀ ਰੋਂਦਾ ਧੋਂਦਾ ਛੱਡ ਕੇ ਬਾਹਰ ਕੰਮ ਧੰਦੇ ਵੱਲ ਚਲੀ ਜਾਂਦੀ ਹੈ, ਬਸ ਉੱਥੇ ਔਖਾ ਹੋ ਜਾਂਦਾ, ਤੜਫੀ ਜਾਂਦਾ ਹੈ। ਇਸ ਤਰ੍ਹਾਂ ਜਦੋਂ ਬਾਲ ਕੁੰਵਰਾ ਦੁੱਖਾਂ ਵਿੱਚ ਰੋਂਦਿਆਂ ਧੋਂਦਿਆਂ ਲੰਘਦੀ ਫਿਰ ਜਵਾਨੀ ਆ ਜਾਂਦੀ ਹੈ। ਉਹਦੇ ਆਉਣ ਨਾਲ ਕਾਮਰੂਪ ਜਿਹੜਾ ਭੂਤ ਆਵਾਜ਼ ਚਿੰਬੜਦਾ ਹੈ ਉਹਦੇ ਕਰਕੇ ਫਿਰ ਕੁਝ ਵੀ ਨਹੀਂ ਦੇਖਦਾ ਹੈ। ਇਹ ਕੰਮ ਨਰਕ ਵਿਸਰਾਮ ਬਹੁਤ ਜੋਨੀ ਪ੍ਰਭਾਵ ਨੇ, ਚਿਤ ਹਰਨ ਉਤਰੈ ਲੋਕ ਗਮਿਓ ਜਪ ਤਪਸੀਲ ਵਿਧਾਰਨਾ, ਅਲਪ ਸੁਖ ਅਵਿਥ ਚੰਚਲ ਊਚ ਨੀਚ ਸੰਭਾਵਨਾ ਹੈ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤੇ ਉੱਧਰ ਫਿਰ ਵਿਰਤ ਹੋ ਜਾਂਦਾ ਹੈ। ਫਿਰ ਇਹ ਕੁਝ ਨਹੀਂ ਦੇਖਦਾ ਹੈ। ਚਲੋ ਜਵਾਨੀ ਅਵਸਥਾ ਵਿੱਚ ਜਦੋਂ ਇਹੋ ਜਿਹਾ ਕੁਝ ਕਰਦਾ ਹੈ ਜੋ ਫਿਰ ਹਾਲ ਹੁੰਦਾ ਤੁਸੀਂ ਜਾਣ ਰਹੀ ਹੋ, ਜਿਵੇਂ ਪੈਂਦੀਆਂ ਹੁੰਦੀਆਂ ਇਹਦੇ ਇੱਧਰ ਉੱਧਰੋਂ। ਇਸੇ ਤਰ੍ਹਾਂ ਫਿਰ ਆ ਬਾਬਰ ਕੇ ਵੀ ਫੜ ਫੜ ਕੇ ਕਿਵੇਂ ਇਹਦੇ ਨਾਲ ਕਰਦੇ ਕਰਾਉਂਦੇ, ਇਸ ਤਰ੍ਹਾਂ ਉਹ ਜਵਾਨ ਅਵਸਥਾ ਵਿੱਚ ਵੀ ਦੁੱਖਦਾਈ ਇਹਨੂੰ ਬਣਦਾ ਹੈ। ਫਿਰ ਉਹ ਇੱਧਰ ਬਿਰਧ ਅਵਸਥਾ ਹੋ ਜਾਂਦੀ ਹੈ, ਫਿਰ ਤਾਂ ਜਿਵੇਂ ਉਹ ਕਹਿੰਦੇ ਆ ਜਿਹੜੀ ਖੰਘ ਜੀ ਹੈ ਇਹ ਤਾਂ ਜਿਵੇਂ ਗਿਦਰੀ ਆ ਜਾਏ ਨਾ, ਉਹ ਚੰਗੇ ਚੰਗੇ ਓ ਰਾਤ ਨੂੰ ਸਾਰੀ ਰਾਤ ਖੋਂ ਖੋਂ ਕਰੀ ਜਾਂਦਾ ਹੈ। ਇਸੇ ਤਰ੍ਹਾਂ ਸਰੀਰ 'ਤੇ ਉਹ ਜੁੜੜੀਆਂ ਝਿਰੜੀਆਂ ਜਿਹੀਆਂ ਪੈ ਜਾਂਦੀਆਂ, ਸੁੱਕੀ ਮੂਲੀ ਵਾਲਾ ਮੂੰਹ ਜਿਹਾ ਬਣ ਜਾਂਦਾ ਹੈ, ਅਤੇ ਘਰ ਦੇ ਜੀ ਆ ਜਾਂਦ ਸਭ ਤਿਰਸਕਾਰ ਕਰਨ ਲੱਗ ਪੈਂਦੇ ਹੈ, ਕੋਈ ਇਹਦਾ ਕਿਹਾ ਹੋਇਆ ਮੰਨਦਾ ਨਹੀਂ ਹੈ। ਜਦੋਂ ਕਹਿੰਦਾ ਉਹ ਨਹੀਂ ਸੁਣਦੇ ਫਿਰ ਉਹਨੂੰ ਗੁੱਸਾ ਬਹੁਤ ਚੜ੍ਹਦਾ ਹੈ। ਇਸ ਤਰ੍ਹਾਂ ਹਰ ਪਾਸੇ ਤੋਂ ਬੇਬਸ ਜਿਹਾ ਹੋਇਆ ਫਿਰ ਔਖਾ ਹੋਇਆ ਰੋਂਦਾ ਧੋਂਦਾ ਹੈ ਵੀ ਇਹਨਾਂ ਪਿੱਛੇ ਮੈਂ ਕਿੰਨੇ ਪਾਪੜ ਉੱਲੇ, ਕਿੰਨੇ ਬੇਈਮਾਨੀਆਂ ਧੋਖੀਆਂ ਠੱਗੀਆਂ ਨਾਲ ਮੈਂ ਮਾਇਆ ਇਕੱਠੀ ਕਰਕੇ ਦਿੱਤੀ। ਫਿਰ ਉਹ ਅੰਤ ਦਾ ਸਮਾਂ ਆਉਂਦਾ ਵੀ ਹੁਣ ਮੈਨੂੰ ਹਿਸਾਬ ਦੇਣਾ ਪੈਣਾ ਹੈ, ਕਿਉਂਕਿ ਵੀਰ ਸਾਹਿਬ ਜੀ ਨੇ ਕਿਹਾ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ ਸੁਰਦਾਰਾ ਪੈ ਆਨ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਗੀਜੈ ਅੰਤ ਨਵੇਰਾ ਤੇਰੇ ਜੀ ਕਹਿ ਲੀਜੈ ਛਿਣ ਛਿਣ ਸਰਥੀ ਜੈ ਜਰਾ ਜਨਾਵੈ ਤਬ ਤੇਰੀ ਉਹ ਕੋਈ ਪਾਣੀਓ ਨਾ ਪਾਵੈ। ਵੀ ਹੋਰ ਤਾਂ ਕੀ ਹੈ, ਮੂੰਹ 'ਚ ਪਾਣੀ ਵੀ ਕਈ ਵਾਰੀ ਕਹਿੰਦੇ ਵੀ ਬਿੰਦੇ ਬਿੰਦੇ ਮੰਗਦਾ ਹੈ ਵਰਨ ਦੇ ਇਹਨੂੰ। ਇਹਦਾ ਕੋਈ ਕੋਈ ਹੁੰਦਾ ਭਾਗਾਂ ਵਾਲਾ ਜਿਹੜੀ ਬਿਰਧ ਦੀ ਸੇਵਾ ਹੁੰਦੀ ਹੈ, ਨਹੀਂ ਤਾਂ ਆਹੀ ਹਾਲ ਹੈ। ਹੁਣ ਤਾਂ ਬਿਰਧ ਅਸਰਮ ਬਣਦੇ ਜਾਂਦੇ ਆ ਵਿਚਾਰਿਆਂ ਵਾਸਤੇ, ਇਹ ਸਭ ਕੁਛ ਲੈ ਦੇ ਕੇ ਅਜਮੀ ਜਾਇਦਾਦਾਂ ਕਰ ਕਰਾ ਕੇ ਨਾ ਮਗਰੋਂ ਕਹਿੰਦੇ ਤੂੰ ਫਿਰ ਹੁਣ ਇੱਧਰ। ਅਤੇ ਲਦਾਈ ਕੀ ਜਦੋਂ ਮਾਤਰਾ ਵਿਦਿਆਰਥੀ ਰੂਪ 'ਚ ਪੜ੍ਹਦਾ ਸੀ ਇੱਕ ਬਜ਼ੁਰਗ ਗਾਬੇ ਦੀਆਂ ਸੱਤ ਨੂੰਹਾਂ ਅਤੇ ਸੱਤ ਭੂਤ ਨੂੰਹਾਂ ਸੀ, ਵਿਚਾਰਾ ਗੁਰਦੁਆਰੇ ਧੱਕੇ ਖਾਂਦਾ ਅਤੇ ਮੋਹ ਮਮਤਾ ਦਾ ਮਾਰਿਆ ਫਿਰ ਉੱਥੇ ਗੇੜੇ ਖਾਂਦਾ ਉਹ ਫਿਰ ਫੜ ਕੇ ਬੱਚੇ ਵੀ ਕੁੱਟਦੇ, ਪੋਤੇ ਵੀ ਕੁੱਟਦੇ, ਪੋਤ ਨੂੰਹਾਂ ਨੂੰਹਾਂ ਵੀ ਕੁੱਟਦੀਆਂ, ਫਿਰ ਭੱਜਦਾ ਗੁਰਦੁਆਰੇ ਨੂੰ। ਜੋ ਮਹਾਂਪੁਰਸ਼ਾਂ ਨੇ ਕਹਿਣਾ ਵੀ ਜਦੋਂ ਤੈਨੂੰ ਕੁੱਟਦੇ ਆ ਜੀ, ਮਾਰਦੇ, ਫਿਰ ਤੂੰ ਉੱਥੇ ਕਿਉਂ ਬੜਦਾ? ਕਹਿੰਦੇ ਜੀ ਮੋਹ ਆਉਂਦਾ ਹੈ, ਮੇਰੇ ਆਪਣੇ ਆ। ਕਹਿੰਦੇ ਚੰਗਾ ਫਿਰ ਖਾਈ ਚੱਲ ਸਿੱਤਰ। ਜਾਣੀ ਉਹ ਬੁੱਢਪਣੇ ਵਿੱਚ ਵੀ ਬਹੁਤ ਔਖਿਆਈ ਹੈ, ਅੱਖਾਂ ਦਿਸਣਾ ਘੱਟ ਹੋ ਜਾਂਦਾ, ਕੰਨਾਂ ਸੁਣੋ ਸੁਣਨਾ ਬੋਲਾ ਹੋ ਜਾਂਦਾ ਹੈ, ਪੈਰ ਜੇ ਠੇਕਣ ਲੱਗ ਜਾਂਦੇ, ਹੱਥ ਕੰਬਣ ਲੱਗ ਜਾਂਦੇ, ਮੂੰਹ ਦੇ ਦੰਦ ਜੇ ਨਿਕਲ ਜਾਂਦੇ, ਜ਼ੁਬਾਨ ਸਾਫ ਨਹੀਂ ਬੋਲਿਆ ਜਾਂਦਾ। ਸਾਰਾ ਕੁਛ ਹੀ ਇਸ ਤਰ੍ਹਾਂ ਉਹ ਜਿਹੜਾ ਸਰੀਰ ਦਾ ਢਾਂਚਾ ਜਿਹਾ ਵਿਗੜ ਜਾਂਦਾ, ਖਿਲਰ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਸ ਕਰਕੇ ਮਨੁੱਖ ਸਰੀਰ ਦੇ ਵਿੱਚ ਮੁੜ ਕੇ ਆ ਅਵਸਥਾ ਕਰਕੇ ਬੁੱਢਪੁਣੇ ਵਿੱਚ, ਜਵਾਨੀਪੁਣੇ ਵਿੱਚ, ਬਾਲਕਪੁਣੇ ਵਿੱਚ ਆ ਦੁੱਖ ਨਾ ਭੁੰਨੇ, ਇਹਨਾਂ ਦਾ ਛੁਟਕਾਰਾ ਹੋ ਜਾਓ। ਗੁਰੂ ਵਾਹਿਗੁਰੂ ਗੁਰਮੰਤਰ ਹੈ, ਬਾਣੀ ਦਾ ਪਾਠ ਜਾਪ ਹੈ, ਵਾਹਿਗੁਰੂ ਦਾ ਚਿੰਤਨ ਹੈ, ਇਹਨੂੰ ਕਰਕੇ ਤੁਸੀਂ ਆਪਣੇ ਮਨੁੱਖ ਦੇ ਇਸ ਤੋਂ ਖੜਾ ਛਡਾ ਲਓ, ਅਮਰ ਅਵਨਾਸ਼ੀ ਹੋ ਜਾਓ। ਜੇ ਭਲਾ ਤੁਸੀਂ ਕਹੋ ਵੀ ਚਲੋ ਮਨੁੱਖ ਦੇ ਦੀਆਂ ਅਵਸਥਾ ਤਾਂ ਦੁਖਦਾਈ ਹੈ, ਮਨੁੱਖ ਸਰੀਰਾਂ ਹੀ ਜਿਹੜੀ ਮਾਇਆ ਇਕੱਠੀ ਕੀਤੀ ਉਹ ਤਾਂ ਸੁਖਦਾਈ ਹੋਊਗੀ, ਦੁਖਦਾਈ ਨਹੀਂ ਹੁੰਦੀ ਹੈ, ਮਾਇਆ ਤਾਂ ਸੁਖ ਰੂਪ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਉਹ ਮਾਇਆ ਸੰਬੰਧੀ ਵੀ ਦੱਸ ਰਹੇ ਨੇ, ਉਹ ਅਜਿਹਾ ਹੁਣ ਪ੍ਰਸੰਗ ਸ਼ੁਰੂ ਹੋ ਰਿਹਾ। ਉਹ ਜਿਹੜੇ ਵੀ ਬਚਨ ਆਪ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕੀਤੇ ਸਨ ਉਹ ਅੱਜ ਆ ਰਹੇ, ਆਪਾਂ ਮਨ ਲਾ ਕੇ ਸੁਣੀਏ ਜੀ। ਧਨ ਮਹਿ ਸੁਖ ਨਹਿ ਸੋ ਸੁਣ ਲੀਜੈ। ਪਿੱਪਲ ਦੇ ਦਰਖਤ ਹੇਠਾਂ ਬੈਠੇ ਹੋਏ ਗੁਰੂ ਮਹਾਰਾਜ ਅੰਤਮ ਉਪਦੇਸ਼ ਗੁਰਸਿੱਖਾਂ ਨੂੰ ਕਰ ਰਹੇ। ਇਹ ਗੁਰਸਿੱਖੋ, ਜੇ ਧਨ ਹੈ ਨਾ, ਇਹਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ, ਇਹ ਵੀ ਬਹੁਤ ਵੱਡਾ ਦੁਖਦਾਈ ਹੈ ਧਨ। ਇਹਦੇ ਸੰਬੰਧ ਵਿੱਚ ਵੀ ਸਾਡੇ ਵੱਲੋਂ ਚੰਗੀ ਤਰ੍ਹਾਂ ਤੁਸੀਂ ਧਿਆਨ ਦੇ ਕੇ ਸੁਣ ਲਓ। ਅਧਿਕ ਹੋਏ ਤਿਉ ਅਧਿਕ ਤਪੀਜੈ। ਇਹਦਾ ਜਿੰਨਾ ਧਨ ਜ਼ਿਆਦਾ ਹੋ ਜਾਂਦਾ ਉਨਾ ਜ਼ਿਆਦਾ ਤਪਦਾ ਹੈ, ਉਨਾ ਜ਼ਿਆਦਾ ਦੁਖੀ ਹੁੰਦਾ ਹੈ, ਜ਼ਿਆਦਾ ਬੇਚੈਨ ਹੁੰਦਾ ਹੈ। ਜਿਸ ਗ੍ਰਹਿ ਬਹੁਤ ਸਹਿ ਗ੍ਰਹਿ ਚਿੰਤਾ, ਜੇ ਗੁਰੂ ਥੋੜ੍ਹੀ ਸੋ ਫਿਰੈ ਪਰਮੰਤਾ। ਜਿਵੇਂ ਪੰਜਵੇਂ ਪਾਤਸ਼ਾਹ ਦੇ ਮਹਾਰਾਜ ਦੇ ਬਚਨ ਹੈ ਵੀ ਜਿਹਦੇ ਘਰ ਦੇ ਵਿੱਚ ਬਹੁਤੀ ਮਾਇਆ ਉਹਨੂੰ ਬਹੁਤੀ ਚਿੰਤਾ ਹੈ, ਕਿਉਂਕਿ ਉਹਦੀ ਸੰਭਾਲ ਵਾਸਤੇ ਫਿਰ ਬਹੁਤ ਪ੍ਰਬੰਧ ਕਰਨੇ ਪੈਂਦੇ ਆ, ਕੁੱਤੇ ਕੱਤੇ ਜੇ, ਬਾਡੀ ਗਾਰਡ ਜੇ, ਬੜੀਆਂ ਉੱਤੇ ਕਈਆਂ ਦੀਆਂ ਕਰਕੇ ਕੱਚ ਕੁੱਚ ਜਿਹਾ ਲਾਉਣਾ ਪੈਂਦਾ ਹੈ, ਆਪਦੇ ਕੋਲ ਵੀ ਕੋਈ ਨਾ ਕੋਈ ਅਸਲਾ ਉਸਲਾ ਜਿਹਾ ਰੱਖਣਾ, ਲੈਣਾ ਜਾਂ ਮਾਰਨਾ ਜਾਂ। ਕਹਿੰਦੇ ਇਸ ਕਰਕੇ ਜਿੰਨੀ ਬਹੁਤੀ ਮਾਇਆ ਬਹੁਤੀ ਚਿੰਤਾ ਬਹੁਤ ਆਫਿਕਰ, ਕਿਉਂਕਿ ਮਾਇਆ ਪਿੱਛੇ ਲੋਕ ਮਾਰਦੇ ਹੈ, ਇਹਦੇ ਕੋਲ ਹੁਣ ਢੇਲਾ ਨਹੀਂ, ਉਹ ਤੋਂ ਕੀ ਕਰਾਉਣਾ ਕਿਸੇ ਨੇ। ਵਾਰ ਰੋਜ਼ ਅਖਬਾਰਾਂ 'ਚ ਤੁਸੀਂ ਸੁਣੇ ਨਾ ਵੀ ਉਹਦੇ ਕੋਲ ਇੰਨੇ ਲੈ ਗਿਆ ਜੀ, ਇੰਨਾ ਲੈ ਗਿਆ, ਨਾਲੇ ਮਾਰ ਗਏ। ਰੋਜ਼ ਖਬਰਾਂ ਅਖਬਾਰ 'ਚ ਭਰੀਆਂ ਪਈਆਂ, ਕਿਤੇ ਆਉਂ ਨਾ ਵੀ ਕਿਸੇ ਨੂੰ ਮਾਇਆ ਤੋਂ ਬਿਨਾਂ ਕੋਈ ਐਵੇਂ ਮਰ ਗਿਆ। ਇਸ ਕਰਕੇ ਆ ਲਾਕਰਾਂ ਲੂਕਰਾਂ 'ਚ ਵੀ ਲੱਗਦੇ, ਉਹ ਵੀ ਵਿੱਚੇ ਚੱਕ ਜਾਂਦੇ ਅਗਲੇ। ਉਹ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਫਿਰ ਉਹ ਜਦੋਂ ਉੱਥੇ ਨਹੀਂ ਜਾ ਹੁੰਦਾ ਹੈ, ਉਹ ਕਹਿੰਦੇ ਵੀ ਆਪ ਜਾ ਕੇ ਉੱਥੇ ਕੱਢ, ਆਪ ਪਹੁੰਚ ਨਹੀਂ ਹੁੰਦਾ ਹੈ, ਉਹ ਨਾ ਪਹੁੰਚਣ ਕਰਕੇ ਉਹ ਹੱਥ ਨਹੀਂ ਲਾਉਣ ਦਿੰਦੇ ਦੂਜੇ ਨੂੰ, ਫਿਰ ਮਰਦਾ ਵਿਚਾਰਾ। ਅਤੇ ਪਟਿਆਲੇ ਇੱਕ ਮਾਈ ਇਹੋ ਜਿਹੀ ਸੀ, ਉਹਦਾ ਸੋਨਾ ਜਿਹਾ ਉੱਥੇ ਰੱਖਿਆ ਸੀ ਲਾਕਰ 'ਚ, ਉਹ ਇੰਨਾ ਉਹ ਸਰੀਰ ਢਿੱਲਾ ਮੱਠਾ ਜਿਹਾ ਹੋਇਆ, ਅਤੇ ਫਿਰ ਫਿਕਰ ਪਿਆ ਵੀ ਲਾਕਰ ਹੁਣ ਕਿਤੇ ਬੈਂਕਾਂ ਵਾਲੇ ਨਾ ਸਾਂਭ ਲੈਣ। ਉਹ ਗੱਡੀ ਜੀ ਕਰਾ ਕੇ ਗਈ, ਚਲੋ ਉੱਥੇ ਦਰਵਾਜ਼ੇ ਤੱਕ ਤਾਂ ਪਹੁੰਚ ਗਈ, ਅੱਗੇ ਹੁਣ ਜਾ ਨਾ ਹੋਵੇ। ਉਹ ਕਹਿਣ ਮਾਤਾ ਜੀ ਆਪ ਉੱਥੇ ਚੱਲ ਕੇ ਜਾਓ, ਉਹ ਕਹਿੰਦੇ ਨਹੀਂ ਆ ਕੁੰਜੀ ਲਓ ਕੱਢ ਕੇ ਮੈਨੂੰ ਲਿਆ ਦਿਓ। ਕਹਿੰਦੇ ਆਉਂ ਨਹੀਂ, ਇਹ ਨਿਯਮ ਨਹੀਂ, ਅਸੂਲ ਨਹੀਂ, ਅਸੀਂ ਨਹੀਂ, ਇਹ ਕੁੰਜੀ ਤੁਹਾਨੂੰ ਹੀ ਲਾਉਣੀ ਪਊ, ਤੁਸੀਂ ਉੱਥੇ ਜਾਣਾ, ਉੱਥੇ ਹੁਣ ਜਾ ਨਾ ਹੋਵੇ। ਫਿਰ ਤੜਫੇ ਉੱਥੇ ਵੀ ਹਾਏ ਮਰਗੀ, ਮੇਰੀ ਮਾਇਆ, ਮੇਰਾ ਸੋਨਾ ਜਾਂਦਾ ਹੈ ਹੁਣ ਉੱਥੋਂ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜੀ ਮਾਇਆ ਹੈ ਇਹ ਵੀ ਜੇ ਬਹੁਤੀ ਹੋ ਜਾਏ ਫਿਰ ਬਹੁਤੀ ਚਿੰਤਾ ਹੋ ਜਾਂਦੀ ਹੈ, ਬਹੁਤਾ ਬੇਚੈਨ, ਬਹੁਤਾ ਔਖਾ ਕਰਦੀ ਹੈ। ਜਾਤ ਤਾ ਪ੍ਰਾਨਨ ਕਸ਼ਟ ਮਹਾਨਾ। ਜੇ ਕਿਤੇ ਮਾਇਆ ਇਕੱਠੀ ਚਲੀ ਜਾਏ ਤੇ ਫਿਰ ਕਹਿੰਦੇ ਨਾਲ ਜਾਨ ਵੀ ਜਾਂਦੀ ਹੈ, ਹਟ ਅਟਕ ਵੀ ਹੋ ਜਾਂਦਾ ਹੈ। ਰੱਖਿਆ ਬਿਖੈ ਨੀਤ ਦੁੱਖ ਨਾਨਾ। ਜਥਾਰਥ ਹੈ ਮਹਾਰਾਜ ਦੇ ਭਜਨ। ਫਿਰ ਇਹਦੇ ਪਿੱਛੇ ਵੇਖ ਲਓ ਕਿੰਨੇ ਮਨੁੱਖ ਪਾਪੜ ਵੇਲਦਾ, ਕਿੰਨੇ ਝੂਠ ਬੋਲਦਾ, ਰਾਤ ਨੇ ਮਰਦਾ, ਅੱਕ ਨੇੜੇ ਜਾ ਕੇ 18-18 ਘੰਟੇ ਮਰਦਾ, ਜਾਣਾ ਤੇਲਾ ਨਹੀਂ ਨਾਲ, ਇੱਥੇ ਪਏ ਮਿਲਣੀ ਦੋ ਰੋਟੀ। ਇਹਨੂੰ ਬਹੁਤ ਸੁਖਦਾਈ, ਕਹਿੰਦਾ ਵੀ ਮੈਂ ਇਕੱਠੇ ਕਰਕੇ ਦੇ ਜਾਂ ਪੁੱਤ ਪੋਤਿਆਂ ਨੂੰ, ਫਿਰ ਫਕੀਰ ਬਹੁਤ ਮੁੜ ਕੇ ਆਓ। ਉਹ ਮਹਾਰਾਜ ਕਹਿੰਦੇ ਇਸ ਕਰਕੇ ਵੀ ਫਿਰ ਜੇ ਚਲੋ ਬਹੁਤ ਹੀ ਇਕੱਠੀ ਬੇਈਮਾਨ ਧੋਖਿਆਂ ਨਾਲ ਝੂਠ ਮੂਠ ਨਾਲ ਹੋ ਜਾਏ ਫਿਰ ਉਹਦੀ ਕਹਿੰਦੇ ਰੱਖਿਆ ਕਰਨ ਵਾਸਤੇ ਬਹੁਤ ਇਹਨੂੰ ਪ੍ਰਬੰਧ ਕਰਨਾ ਪੈਂਦਾ ਹੈ। ਪਤ ਤਸਕਰ ਕੋ ਭੈ ਕਰਕੇ। ਹਾਂ, ਜਦੋਂ ਬਹੁਤ ਹੀ ਇਕੱਠੀ ਹੁੰਦੀ ਕਹਿੰਦੇ ਕਿਤੇ ਰਾਜੇ ਦਾ ਵੀ ਡਰ ਹੁੰਦਾ ਵੀ ਉਹ ਕਿਤੇ ਕਾਲਾ ਧਨ ਕਹਿ ਕੇ ਨਾ ਲੈ ਲਵੇ ਖੋ ਲਵੇ, ਅਤੇ ਇਸੇ ਤਰ੍ਹਾਂ ਚੋਰਾਂ ਦਾ ਡਰ ਬਣਿਆ ਰਹਿੰਦਾ ਵੀ ਉਹ ਨਾ ਕੋਈ ਪਾੜ ਪੂੜ ਜਿਹਾ ਲਾ ਕੇ ਜਿੰਦਰੇ ਭੰਨ ਕੇ ਕੁੱਟ ਕੇ ਲੈ ਜਾਣ। ਰਾਖਤ ਹੈ ਦੁਰਾਏ ਵਿੱਚ ਕਰਕੇ। ਦੇਖ ਲਓ ਜਿਹੜਾ ਮਨੁੱਖ ਹੈ ਜਿਹੜੀ ਇਕੱਠੀ ਕੀਤੀ ਮਾਇਆ ਹੈ ਇਹਨੂੰ ਕਰਦੇ ਵਿੱਚ ਲੁਕੋ ਲੁਕੋ ਕੇ ਰੱਖਦਾ ਹੈ। ਮ੍ਰਿਤੂ ਭਏ ਕਾਜ ਨ ਕਿਸ ਆਈ। ਜਦੋਂ ਕਹਿੰਦੇ ਮਰ ਗਿਆ ਇਹ ਮਾਇਆ ਇਕੱਠੀ ਕਿਤੇ ਕੰਮ ਨਾ ਆਈ, ਇਹਦੇ ਨਾਲ ਨਾ ਗਈ। ਉਹ ਤਾਂ ਕਬੀਰ ਸਾਹਿਬ ਜੀ ਨੇ ਕਿਹਾ ਨੰਗੋ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ। ਇਹਨਾਂ ਨੇ ਲੱਖਾਂ ਕਰੋੜਾਂ ਰੁਪਈਆ ਇਕੱਠੇ ਕੀਤੇ ਸੀ, ਇੱਥੋਂ ਨੰਗੇ ਪੈਰੀ ਗਏ, ਪੈਰਾਂ ਵਿੱਚ ਜੁੱਤਾ ਵੀ ਨਹੀਂ ਹੈ, ਸੂਖਮ ਸਰੀਰ ਕੀ ਹੁੰਦਾ ਹੈ, ਕਿਉਂਕਿ ਆ ਸਰੀਰ ਤਾਂ ਇੱਥੇ ਹੀ ਪਿਆ ਰਹਿੰਦਾ, ਇਹਦੇ 'ਤੇ ਖੱਪਣ ਜਿਹਾ ਪਾਇਆ ਹੁੰਦਾ, ਬਸ ਅਕਲ ਅੱਗ 'ਤੇ ਰੱਖ ਕੇ ਸਾੜ ਦਿੰਦੇ ਨੇ। ਇਸੇ ਤਰ੍ਹਾਂ ਵੀ ਜਿਹੜਾ ਕੋਈ ਉਹ ਮਾੜਾ ਮੋਟਾ ਲੁਕੋ ਲੁਕੋ ਕੇ ਰੱਖਿਆ ਹੁੰਦਾ ਨਾ ਆਪਣੇ ਕੋਲ, ਉਹ ਲੰਗੋਟੀ 'ਚ ਪਿਛਲੇ ਰੱਖਦੇ ਹੁੰਦੇ ਸੀ ਬਜ਼ੁਰਗ, ਅਤੇ ਉਹ ਕਬੀਰ ਸਾਹਿਬ ਜੀ ਨੇ ਕਿਹਾ ਵੀ ਉਹ ਲਈ ਲੰਗੋਟੀ ਤੋਰ ਵੀ ਜੀ, ਲੰਗੋਟੀ ਜੀ ਵੀ ਉਹ ਤੋੜ ਲੈਂਦੇ ਵੀ ਇਹ ਹੈ ਨੰਗ ਮਲੰਗ ਕਰਕੇ ਤੋਰਦੇ ਇਸ ਨੂੰ। ਉਹ ਇਸ ਕਰਕੇ ਆਪ ਜੀ ਕਹਿੰਦੇ ਜੀਵਤ ਮ੍ਰਿਤੂ ਭਏ ਕਾਜ ਨ ਕਿਸ ਆਈ। ਜਦੋਂ ਇਹ ਮਨੁੱਖ ਮਰ ਮੁਰ ਜਾਂਦਾ ਹੈ ਫਿਰ ਇਹ ਮਾਇਆ ਇਕੱਠੀ ਕੀਤੀ ਦੇ ਕਿਸੇ ਕੰਮ ਨਹੀਂ ਆਉਂਦੀ ਹੈ। ਸਰਪ ਦੇਹੇ ਤੇ ਹਿਤ ਤੇ ਪਾਈ। ਇਹਦੇ ਨਾਲ ਬਹੁਤਾ ਮੋਜਾ ਕਰੇ ਤੇ ਫਿਰ ਕਹਿੰਦੇ ਸੱਪ ਦੀ ਦੇਹ ਪਾ ਲੈਂਦਾ ਹੈ, ਸੱਪ ਬਣ ਜਾਂਦਾ ਹੈ। ਅੰਧਕਾਰ ਜੋ ਲਕਸ਼ਮੀ ਸਿਮਰੈ ਸੀ ਮੈਂ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਬਲ ਅਵਤਰ ਹੈ। ਮੁੜ ਮੁੜ ਕੇ ਸੱਪ ਜੋਨੀ ਵਿੱਚ ਆਉਂਦਾ ਹੈ। ਜੇ ਭਲਾ ਸਾਧੂ ਸੰਤ ਵੀ ਬਣ ਕੇ ਮਾਇਆ ਬਹੁਤੀ ਇਕੱਠੀ ਕਰ ਲਏ ਉਹ ਵੀ ਸੱਪ ਬਣ ਜਾਂਦਾ ਹੈ, ਇਹਨਾਂ ਕਹੇ ਉਹਨੂੰ ਵੀ ਬਣਾ ਦਿੰਦੀ ਹੈ। ਅਤੇ ਮਹਾਂਪੁਰਸ਼ ਸੁਣਾਉਂਦੇ ਹੁੰਦੇ ਸੀ ਲਧਾਈਕਿਆਂ ਵਾਲੇ, ਕਹਿੰਦੇ ਇੱਕੋ ਇਹੋ ਜਿਹਾ ਸੀ ਉਹ ਸੁਮਾ ਦਾ ਨਾਨਾ ਸਾਧ, ਉਹਨੇ ਮਾਇਆ ਇਕੱਠੀ ਕਰ ਲਈ ਅਤੇ ਆ ਜਿਹੜੇ ਬਾਣੀ ਪੜ੍ਹਨ ਵਾਲੇ ਘੁੱਟ ਕੇ ਆ ਪੋਥੀਆਂ ਇਹਨਾਂ ਵਿੱਚ ਰੱਖਤੀ ਲੁਕੋ ਲੋ ਲੁਕੇ ਪੱਤਰਿਆਂ ਵਿੱਚ, ਅਤੇ ਅਖੀਰੀ ਸੁਰਤ ਫਿਰ ਉਹ ਉਧਰੇ ਜਾਂਦੀ ਹੈ ਨਾ, ਅਤੇ ਉਹਦੇ ਵਿੱਚ ਜਦੋਂ ਜਿੱਥੇ ਜਿੱਥੇ ਮਾਇਆ ਪਈ ਸੀ ਉੱਥੇ ਉੱਥੇ ਨਿੱਕੇ ਨਿੱਕੇ ਸਪੋਲਗੇ ਜਿਹੇ ਬਣੇ ਪਏ। ਫਿਰ ਜਿਹੜੇ ਸਿਆਣੇ ਸੀ ਕਹਿੰਦੇ ਵੀ ਇਹਦੀ ਸੁਰਤ ਮਾਇਆ ਵਿੱਚ ਚਲੀ ਗਈ, ਲੈ ਹੁਣ ਇੱਥੇ ਵੀ ਗੁੱਟ ਕੇ ਬਾਣੀ ਦੇ ਵਿੱਚ ਜਿਹੜੀ ਕਲਿਆਣ ਕਰਨ ਵਾਲੀ ਬਣੀ ਉੱਥੇ ਸਪੋਲੀਆ ਬਣੀਆਂ ਬੈਠਾ ਹੈ, ਇਹ ਇੰਨੀ ਭੜੀ ਮਾਇਆ। ਇਹ ਜੇ ਗੁੱਟ ਕੇ ਵਿੱਚ ਰੱਖਦੇ ਨਾ ਲੁਕੋ ਕੇ ਵੀ ਚਲੋ ਮੇਰੀ ਕਲਿਆਣ ਕਰ ਦੋ, ਉੱਥੇ ਸਭ ਬਣਾ ਕੇ ਰੱਖ ਦਿੰਦੀ ਹੈ। ਇਸ ਕਰਕੇ ਬਚੇ ਮਹਾਰਾਜ ਦੇ ਬਚਨ ਯਥਾਰਥ ਹੈ, ਇਹ ਤਾਂ ਆਈ ਚਲਾਈ ਰੱਖੇ, ਨਹੀਂ ਤਾਂ ਸਿਆਪਿਆਂ ਦੀ ਜੜ ਹੈ। ਇਸੇ ਕਰਕੇ ਇਸ ਅਸਥਾਨ ਦੇ ਜਿੰਨੇ ਮਹਾਤਮਾ ਉਹ ਨਹੀਂ ਬਹੁਤ ਹੀ ਇਕੱਠੇ ਕਰਦੇ ਸੀ, ਇਹ ਕੰਮ ਜਾਂ ਚਲਾਈ ਚਲਾਓ, ਇਹ ਜਿਹੜੀ ਆਈ ਜਾਂਦੀ ਨਾਲ ਨਾਲ ਫਾਹਾ ਵੱਢੋ, ਤਾਂ ਕਿ ਨਾ ਆਪ ਨੂੰ ਬੇਚੈਨੀ ਨਾ ਹੋਰ ਕਿਸੇ ਦਾ, ਫਿਰ ਪਾਕਾ ਮੌਜ ਨਾ ਲੰਮੀਆਂ ਤਾਣ ਕੇ ਖਾ ਪੀ ਕੇ ਸਾਂ ਜਾਓ, ਜਿੱਥੇ ਮਰਜ਼ੀ ਡਿੱਗ ਪਾਓ। ਅਤੇ ਨਹੀਂ ਫਿਰ ਇਹ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਕੋਈ ਮਰਮਰ ਜਾਂਦਾ ਹੈ, ਜੇ ਸੁਰਤ ਵਿੱਚ ਰਹਿ ਜਾਏ, ਫਿਰ ਇਹ ਸੱਪ ਜੂਨ ਪਾ ਲੈਂਦਾ, ਸੱਪ ਬਣ ਜਾਂਦਾ ਹੈ। ਤਾਂ ਤੇ ਸਰਬ ਅਸਾਰ ਲਖੀਜੈ, ਇਸ ਕਰਕੇ ਤਾਂ ਤੇ ਸਰਬ ਅਸਾਰ ਲਖੀਜੈ, ਇਸ ਕਰਕੇ ਜਿਹੜਾ ਸਾਰਾ ਤਨ ਇਕੱਠਾ ਕੀਤਾ ਇਹ ਅਸਾਰ ਹੈ। ਇਹ ਬਹੁਤਾ ਮਾੜਾ ਜਾਣ ਲਈਏ, ਸਾਰ ਚੰਗਾ ਹੁੰਦਾ, ਅਸਾਰ ਮਾੜਾ ਹੁੰਦਾ। ਬਹੁਤਾ ਮਾੜਾ ਬਹੁਤ ਭੈੜਾ ਜਾਣ ਲਈਏ ਧਨ, ਸਿਮਰਨ ਸਾਰ ਏਕ ਪ੍ਰਭ ਕੀ ਜੈ। ਕਹਿੰਦੇ ਸਭ ਤੋਂ ਸਾਰ ਕੀ ਸ੍ਰੇਸ਼ਟ ਚੰਗਾ ਇੱਕ ਵਾਹਿਗੁਰੂ ਦਾ ਸਿਮਰਨ ਹੈ। ਉਹ ਤਕੜੇ ਹੋ ਕੇ ਇਕੱਠਾ ਕਰੀਏ ਧਨ, ਜਿਹੜਾ ਇੱਥੇ ਉੱਥੇ ਵੀ ਕੰਮ ਆਵੇ, ਨਾਲ ਜਾਵੇ। ਜੇ ਮਾਰ ਕੇ ਕਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜੈ ਪੈਂਡ ਮਾਂ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਰੱਖੋ ਨਾ ਪਛਾਣੂ, ਹਰ ਕਾ ਨਾਮ ਤੇ ਨਾਲ ਪਛਾਣੂ, ਜੇ ਮਹਾਂ ਭਿਆਨ ਤਪਤ ਬੋ ਕਾਂ, ਤੇ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ, ਜੈ ਤਿਰਖਾ ਮਨ ਤੁਝ ਆ ਕਰਖੈ, ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ, ਇਹ ਨਾਮ ਧੰਦੇ ਸੁੱਖ ਸਹੂਲਤ ਹੈ। ਉੱਧਰ ਦੂਜਾ ਜਿਹੜਾ ਹੈ, ਬੇਈਆਂ ਮਾਨੀਆਂ ਧੋਖਿਆਂ ਠੱਗੀਆਂ ਝੂਠ ਬੋਲ ਬੋਲ ਕੇ ਇਕੱਠਾ ਕੀਤਾ, ਉਹ ਇਹੀ ਹਾਲ ਕਰਦਾ ਹੈ। ਜਦੋਂ ਮਰ ਜਾਂਦਾ ਇਹਦੇ ਨਾਲ ਨਹੀਂ ਜਾਂਦਾ ਹੈ। ਇਸ ਕਰਕੇ ਸਿਮਰਨੀ ਸ੍ਰੇਸ਼ਟ ਧਨ ਹੈ। ਇਹ ਵਈ ਪ੍ਰਭੂ ਦਾ ਸਿਮਰਨ ਕਰੀਏ, ਬਹੁਤੀ ਮਾਇਆ ਇਕੱਠੀ ਕਰਕੇ ਨਾਲ ਲਿਜਾਈਏ। ਜੀਵਤ ਮ੍ਰਿਤਕ ਮਰੈ ਨਹਿ ਸੇਈ, ਇਸ ਕਰਕੇ ਭਾਈ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਕਰਦੇ ਕਹਿੰਦੇ ਸੰਸਾਰ ਵੱਲੋਂ ਮਰ ਜਾਂਦੇ ਨੇ ਨਾ, ਸੰਸਾਰ ਨਾਲ ਕੋਈ ਨਹੀਂ ਸੰਬੰਧ ਕਰਦੇ ਹਨ, ਫਿਰ ਕਹਿੰਦੇ ਉਹ ਜਿਹੜੇ ਜਾਂਦੇ ਜਾਂਦੇ ਮਰ ਜਾਂਦੇ ਹੈ, ਫਿਰ ਨਹੀਂ ਮਰਦੇ ਹਨ। ਆਨੰਦ ਮਗਨ ਹੋਤ ਹੈ ਤੇ, ਕਹਿੰਦੇ ਜਦੋਂ ਜਿਉਂਦੇ ਜਿਉਂਦੇ ਮਰ ਜਾਂਦੇ, ਭਾਵ ਮਾਇਆ ਵੱਲੋਂ ਜਿਹਨਾਂ ਦੀ ਸੁਰਤ ਪਹਿਲਾਂ ਹੀ ਮਰ ਜਾਂਦੀ, ਇਧਰ ਸੁਰਤ ਜਾਂਦੀ ਨਹੀਂ, ਸਿਮਰਨ ਵਿੱਚ ਜਲ ਲੱਗ ਜਾਂਦੀ ਹੈ, ਫਿਰ ਕਹਿੰਦੇ ਉਹ ਆਨੰਦ ਵਿੱਚ ਮਸਤ ਹੁੰਦੇ, ਆਨੰਦ ਵਿੱਚ ਲਵਲੀਨ ਰਹਿੰਦੇ ਹਨ। ਜੋ ਜਲ ਵੇਖੈ ਡੂਬ ਕੇ ਤਰਹੀ, ਕਹਿੰਦੇ ਜਿਵੇਂ ਕੋਈ ਜਲ ਦੇ ਵਿੱਚ ਪਹਿਲਾਂ ਪਾਣੀ ਕੋਈ ਡੁੱਬ ਜਾਏ, ਡੁੱਬਣ ਤੋਂ ਬਾਅਦ ਫਿਰ ਉਹ ਪਾਣੀ ਵਿੱਚ ਉੱਪਰ ਤਰਦਾ ਹੁੰਦਾ ਹੈ ਮਨੁੱਖ। ਬਹੁਰ ਨ ਡੁੱਬਣ ਸੰਸਾ ਕਰਹੀ, ਜਿਹੜਾ ਮਨੁੱਖ ਇੱਕ ਵਾਰੀ ਪਾਣੀ ਵਿੱਚ ਡੁੱਬ ਕੇ ਮਰ ਗਿਆ, ਤਰਨ ਲੱਗ ਪਿਆ, ਫਿਰ ਤਾਂ ਉਹ ਡੁੱਬਣ ਦੀ ਕੋਈ ਚਿੰਤਾ ਨਹੀਂ ਕਰਦਾ ਹੈ। ਜਿਹੜਾ ਇੱਕ ਵਾਰੀ ਡੁੱਬ ਕੇ ਮਰ ਗਿਆ, ਫਿਰ ਨਹੀਂ ਉਹ ਡੁੱਬਦਾ, ਫਿਰ ਤਾਂ ਤਰਦਾ ਹੀ ਰਹਿੰਦਾ ਹੈ। ਸਾਗਰ ਆਦਿਕ ਜਲ ਜਹਿ ਤਾਏ, 999 ਨਦੀਆਂ ਹੈ ਸਮੁੰਦਰ ਤੱਕ, ਉਹ ਸਾਰੀਆਂ ਜਾ ਕੇ ਪੈਂਦੀਆਂ। ਕਹਿੰਦੇ ਸਮੁੰਦਰ ਤੱਕ ਜਿੰਨਾ ਪਾੜੀਆਂ 999 ਨਦੀਆਂ ਦਾ, ਰਹਿ ਤਰਤ ਤਿਉ ਜਾਨਹ ਭਾਈ, ਕਹਿੰਦੇ ਉਹ ਸਾਰੀਆਂ ਨਦੀਆਂ ਤੇ ਉਹ ਸਰੀਰ ਤਰਦਾ ਹੀ ਰਹਿੰਦਾ ਹੈ। ਸਮੁੰਦਰ ਵਿੱਚ ਚਲਿਆ ਜਾਏ, ਉੱਥੇ ਵੀ ਮੁਰਦੇ ਦਾ ਸਰੀਰ ਤਰਦਾ ਹੈ, ਕਹਿੰਦੇ ਉਹ ਡੁੱਬਦਾ ਨਹੀਂ ਹੈ। ਜਿਹੜਾ ਉਹ ਪਹਿਲਾਂ ਹੀ ਕਹਿੰਦੇ ਮਰ ਜਾਏ ਨਾ ਇਹਦੇ ਵੱਲੋਂ, ਫਿਰ ਨਹੀਂ ਉਹ ਡੁੱਬਦਾ ਹੈ, ਫਿਰ ਉਹ ਤਰਦਾ ਹੈ, ਭਾਵੇਂ ਸੰਸਾਰ ਵਿੱਚ ਰਹੇ ਭਾਵੇਂ ਹੋਰ ਕਿਤੇ ਚਲਾ ਜਾਏ। ਹਉਮੈ ਖੋਏ ਨਾਮ ਲਿਵ ਲਾਵਹੁ, ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਹਉਮੈ ਮੈਂ ਮੇਰੀ ਗੁਆ ਕੇ ਨਾਮ ਦੇ ਵਿੱਚ ਬਿਰਤੀ ਲਾਇਆ ਕਰੋ, ਮਨ ਤੇ ਤ੍ਰਿਸ਼ਨਾ ਦ੍ਵੈਤ ਮਿਟਾਵਹੁ, ਮਨ ਦੇ ਵਿੱਚੋਂ ਜਿਹੜੀ ਮਾਇਆ ਦੀ ਬਹੁਤੀ ਤ੍ਰਿਸ਼ਨਾ ਹੈ ਦੂਜਿਆਂ ਨਾਲ ਜਿਹੜਾ ਕੋਈ ਦਵੈਤ ਭਾਵ ਕਰਨਾ, ਦੁਚਿੱਤਾਪਣਾ ਕਰਨਾ, ਮਾੜਾ ਸਮਝਣਾ, ਇਹ ਮਿਟਾ ਦੇਵੋ। ਆਤਮ ਰਾਮ ਲਖੋ ਭਲ ਭਾਂਤਾ। ਜਿਹੜਾ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਉਹਨੂੰ ਚੰਗੀ ਤਰ੍ਹਾਂ ਜਾਣੋ। ਆਤਮਾ ਕੀ ਹੈ, ਰਾਮ ਵਿਆਪਕ ਰੂਪ ਪਰਮਾਤਮਾ ਕੀ ਹੈ, ਇਹਨੂੰ ਚੰਗੀ ਤਰ੍ਹਾਂ ਜਾਣੋ ਤੁਸੀਂ। ਭਾਵੋ ਆਨੰਦ ਹੋਏ ਸਖਿਆਤ। ਆਤਮਾ ਜਿਹੜਾ ਪਰਮਾਤਮਾ ਰੂਪ ਤੁਹਾਨੂੰ ਕਹਿੰਦੇ ਸਾਖਿਆਤਕਾਰ ਹੋ ਗਿਆ, ਪ੍ਰਗਟ ਪ੍ਰਤੱਖ ਹੋ ਗਿਆ, ਫਿਰ ਬੜਾ ਤੁਸੀਂ ਆਨੰਦ ਪਾਓਗੇ। ਜੇ ਪਰਿਵਾਰ ਕੇ ਮੋਹ ਬੰਧਾਨੇ। ਮਹਾਰਾਜ ਕਹਿੰਦੇ ਗੁਰਸਿੱਖੋ ਸੁਣ ਲਓ, ਜਿਹੜੇ ਕੋਈ ਤੁਹਾਡੇ ਵਿੱਚੋਂ ਪਰਿਵਾਰ ਦੇ ਮੋਹ ਵਿੱਚ ਵੱਜ ਜਾਣਗੇ, ਤਿੰਨ ਕੋ ਲਖ ਹੋ ਮਹਾ ਅਗਿਆਨੇ। ਉਹ ਤੁਸੀਂ ਭਾਵੇਂ ਆਪਣੇ ਆਪ ਨੂੰ ਬਹੁਤ ਸਿਆਣੇ ਸਮਝ ਲਓ, ਕਹਿੰਦੇ ਉਹਨਾਂ ਨੂੰ ਜਾਣ ਲਓ ਬਹੁਤ ਵੱਡੇ ਅਗਿਆਨੀ ਹੈ, ਉਹ ਬੇਸਮਝ ਹੈ। ਆਪਣੇ ਸੁਤ ਬਨਤਾ ਪਿਤ ਮਾਤਾ। ਆਪਣੇ ਜਿਹੜੇ ਪੁੱਤਰ, ਆਪਣੀ ਪਤਨੀ, ਆਪਣੇ ਪਿਤਾ, ਆਪਣੇ ਮਾਂ ਹਨ। ਜਾਣਤ ਹਿਤਕਾਰੀ ਬਿਨ ਗਿਆਤਾ। ਇਹਦੇ ਬਿਨਾ ਸਮਝ ਤੋਂ ਸਾਰਿਆਂ ਨੂੰ ਆਪਣੇ ਹਿਤਕਾਰੀ ਸਮਝਦਾ, ਵੀ ਮੇਰੇ ਇਹ ਹੇਤੂ ਹੈ, ਮੇਰੇ ਪੇਮੀ ਪਿਆਮੀ ਹਨ। ਵਾਰ ਵਾਰ ਜਨਮਹਿ ਜਗ ਮਾਹੀ। ਇਹਨਾਂ ਨੂੰ ਆਪਣੇ ਸਮਝ ਕੇ ਮੋਹ ਵਿੱਚ ਫਸ ਕੇ, ਬੰਧਨਾਂ ਵਿੱਚ ਫਸ ਕੇ, ਸੰਸਾਰ ਦੇ ਵਿੱਚ ਮੁੜ ਮੁੜ ਕੇ ਜੰਮਦਾ। ਸਭ ਹੀ ਜਨਮ ਕੁਟੰਬ ਅਸ ਆਹੀ। ਬਾਕੀ ਕਹਿੰਦੇ ਸਾਰੇ ਜਨਮਾਂ ਵਿੱਚ ਜਿੱਥੇ ਮਰਜ਼ੀ ਕੀੜਾ ਮਕੌੜਾ ਪਸ਼ੂ ਜੂਨੀ ਮਿਲੇ, ਉੱਥੇ ਤਾਂ ਪਰਿਵਾਰ ਇਹਦਾ ਬਣ ਹੀ ਜਾਂਦਾ, ਉੱਥੇ ਵੀ ਪੁੱਤਰ ਧੀਆਂ ਹੋ ਹੀ ਜਾਂਦੇ ਆ। ਕੁੱਤੀਆਂ ਦੇ ਬਥੇਰੇ ਕਤੂਰੇ ਹੁੰਦੇ, ਸੂਰੀਆਂ ਦੇ ਬਥੇਰੇ ਸੂਰੀਆਂ ਹੁੰਦੀਆਂ। ਕਹਿੰਦੇ ਸਾਰੇ ਜਨਮਾਂ ਸਾਰੇ ਸਰੀਰਾਂ ਵਿੱਚ ਇਹਦਾ ਪਰਿਵਾਰ ਟੱਬਰ ਟੀਰ ਬਣੀ ਜਾਂਦਾ ਹੁੰਦਾ। ਕਰੇ ਅਨੇਕ ਬਨਤਾ ਸੁਤ ਤਾਤਾ। ਉੱਥੇ ਜਾ ਕੇ ਅਨੇਕਾਂ ਪੁੱਤਰ ਪੈਦਾ ਕਰ ਲੈਂਦਾ, ਘਰਵਾਲੀ ਬਣਾ ਲੈਂਦਾ ਹੈ, ਉਹ ਪੁੱਤ ਪੋਤਰੇ ਪਿਓ ਹੁਣੀ ਬਣ ਜਾਂਦੇ ਹਨ। ਨਾਨਕ ਦਾਦਿਕ ਅਨਕ ਸੋ ਮਾਤਾ। ਇਹ ਮੇਰੇ ਨਾਨਕੇ, ਇਹ ਦਾਦਕਿਆਂ ਦਾ ਘਰ ਹੈ, ਹੋਰ ਆਹ ਮੇਰੀ ਮਾਂ ਹੈ। ਸਾਰੇ ਹੀ ਕਹਿੰਦੇ ਮਰ ਮਰ ਕੇ ਬਣਾਈ ਤੁਰਿਆ ਜਾਂਦਾ ਹੈ। ਸਭ ਕੋ ਸ਼ੋਰ ਸ਼ੋਰ ਚੱਲ ਜਾਏ। ਜਦੋਂ ਅੰਤ ਦਾ ਸਮਾਂ ਆਉਂਦਾ ਹੈ, ਸਾਰਿਆਂ ਨੂੰ ਕਹਿੰਦੇ ਜਿੰਨੇ ਜਨਮ ਧਾਰ ਕੇ ਨੇ ਮਾਂ ਪਿਓ ਬਣਾਏ ਹੁੰਦੇ, ਛੱਡ ਛੱਡ ਕੇ ਚਲਾ ਜਾਂਦਾ ਹੈ। ਕਿਤ ਹੂੰ ਮਰੈ ਨ ਕਿਤ ਹੂੰ ਜਾਈ। ਕਿਤ ਹੂੰ ਮਰੈ ਕਿਤ ਹੂੰ ਜਨਮਾਈ। ਇਸ ਤਰ੍ਹਾਂ ਸ਼ੁੱਧ ਪਾਠ ਹੈ, ਕਿਤੇ ਮਰ ਜਾਂਦਾ ਹੈ, ਕਿਤੇ ਜਾ ਕੇ ਜੰਮ ਪੈਂਦਾ ਹੈ, ਇੱਥੋਂ ਮਰ ਜਾਂਦਾ ਹੈ, ਹੋਰ ਕਿਤੇ ਜਾ ਕੇ ਜੰਮ ਪੈਂਦਾ ਹੈ, ਬਸ ਐਂ ਮਰੀ ਚਰੀ ਜਾਂਦਾ ਹੈ। ਬਹਰ ਨ ਕਬ ਹੂੰ ਆਨ ਸਮਾਰੇ। ਕਹਿੰਦੇ ਵੇਲਾ ਜਦੋਂ ਮਰ ਕੇ ਚਲਿਆ ਜਾਂਦਾ ਨਾ, ਮੁੜ ਕੇ ਜਿੱਥੋਂ ਮਰ ਕੇ ਗਿਆ ਹੁੰਦਾ ਉਹਨੂੰ ਆ ਕੇ ਸੰਭਾਲਦਾ, ਉਹਨਾਂ ਬੱਚਿਆਂ ਨੂੰ ਪੁੱਤ ਪੋਤਿਆਂ ਨੂੰ ਕੋਈ ਗੋਦ ਨਹੀਂ ਲੈਂਦਾ, ਅਤੇ ਨਾ ਹੀ ਉਹ ਕਹਿੰਦੇ ਵੀ ਜਿਹੜਾ ਹੁਣ ਮਰ ਗਿਆ ਉਹ ਆਵੇ, ਉਹ ਵੀ ਡੱਕੇ ਤੈਨੂੰ ਤੋਰਦੇ, ਜਿੱਧਰ ਆਇਆ ਤੱਤਰ ਗਸ਼ਤੀ, ਜਿੱਧਰੋਂ ਆਇਆ ਉੱਧਰ ਹੀ ਚਲੇ ਜਾ, ਜੇ ਕਿਤੇ ਉਹਦੀ ਸੁਰਤੀ ਇੱਥੇ ਰਹਿੰਦੇ ਫਿਰ ਭਾਦੀ ਬਣਦੀ ਹੈ, ਇਹੋ ਜੀ ਇੱਥੇ ਫਿਰਦਾ ਹੈ, ਵੀ ਭਲਾ ਫਿਰ ਕੀ ਹੋ ਗਿਆ, ਵੀ ਇੱਥੇ ਵੀ ਪਹਿਲਾਂ ਹੀ ਵੀ 100 ਸਾਲ ਫਿਰਦਾ, ਜੇ ਹੁਣ ਫਿਰਦਾ ਤਾਂ ਫਿਰ ਕੀ ਚੱਕਰ ਹੈ। ਕਹਿੰਦੇ ਨਹੀਂ ਇੱਥੇ ਨਹੀਂ ਆਉਣਾ, ਸਾਈ ਦਾ ਖੱਡੇ ਘਰੇ, ਫਿਰ ਭਾਦੀ ਬਣਦੀ ਇਹਨਾਂ ਦੇ। ਚਹਿਤ ਨਾ ਵਿਛਰਿਓ ਹੁਤੇ ਜੇ ਪਿਆਰੇ। ਜਿਹੜੇ ਨੂੰ ਬਹੁਤ ਪਿਆਰੇ ਸੀ, ਜਿੰਨਾ ਨਾਲ ਵਿਛੜਿਆ ਨਹੀਂ ਨਾ ਚਾਹੁੰਦਾ ਸੀ, ਇਹ ਮੇਰੇ ਆਪਣੇ ਹਨ। ਸੰਬੰਧਨ ਨੌਕਾ ਸਮ ਮੇਲਾ। ਮਹਾਰਾਜ ਕਹਿੰਦੇ ਜਿੰਨੇ ਸਾਗ ਸੰਬੰਧੀ ਰਿਸ਼ਤੇਦਾਰ ਹੈ, ਇਹਨਾਂ ਦਾ ਜਿਹੜਾ ਇਕੱਠ ਹੈ ਨਾ, ਇਹ ਤਾਂ ਜਿਵੇਂ ਨਦੀ ਦੇ ਪਾਣੀ 'ਤੇ ਬੇੜੀ ਹੁੰਦੀ ਹੈ, ਉਹ ਪਾਰ ਲੰਘਣ ਵਾਸਤੇ ਲੋਕ ਇਕੱਠੇ ਹੁੰਦੇ। ਕਹਿੰਦੇ ਨੌਕਾ 'ਤੇ ਜਿਵੇਂ ਇਕੱਠ ਹੁੰਦਾ, ਬੇੜੀ 'ਤੇ ਇਕੱਠ ਹੁੰਦਾ, ਉਹ ਸਾਖ ਸੰਬੰਧੀਆਂ ਦਾ ਇਕੱਠ ਹੈ। ਕਰੈ ਮੋਹ ਬਹੁ ਹੋਏ ਦੁਹੇਲਾ। ਜਿਹੜਾ ਇਹਨਾਂ ਰਿਸ਼ਤੇਦਾਰਾਂ ਨਾਲ ਬਹੁਤਾ ਕਹਿੰਦੇ ਮੋਹ ਜਾ ਕਰਦਾ, ਉਹ ਫਿਰ ਬਹੁਤ ਹੀ ਦੁਖੀ ਹੁੰਦਾ ਹੈ। ਹੋਇ ਨਿਰਮੋਹ ਰਹੋ ਸਭ ਮਾਹੀ। ਇਸ ਕਰਕੇ ਗੁਰਸਿੱਖੋ, ਜਿੰਨਾ ਚਿਰ ਤੁਸੀਂ ਇੱਥੇ ਸੰਸਾਰ ਵਿੱਚ ਰਹਿੰਦੇ ਹੋ, ਸਾਰਿਆਂ ਵੱਲੋਂ ਨਿਰਮੋਹ ਹੋ ਕੇ ਰਹੋ, ਕਿਸੇ ਨੂੰ ਨਾ ਆਪਣਾ ਜਾਣੋ, ਜਾਣੋ ਵੀ ਸਾਡੇ ਗੁਰੂ ਗੁਰੂ ਨਾਨਕ ਸਾਹਿਬ ਹੈ, ਪਰਮੇਸ਼ਰ ਹੈ, ਜਾਂ ਵਾਹਿਗੁਰੂ ਦਾ ਸਿਮਰਨ ਜਾਂ ਬਾਣੀ ਹੈ ਸਾਡਾ ਸਭ ਕੁਛ। ਅੰਤ ਨ ਕੋਵੇ ਸੰਗ ਨਿਰਬਾਹੀ, ਜਿਨ੍ਹਾਂ ਨੂੰ ਤੁਸੀਂ ਮੋਹ ਵਿੱਚ ਫਸੇ ਆਪਣੇ ਜਾਣੇ ਅੰਤ ਨੂੰ ਸਮੇਂ, ਅੰਤ ਦੇ ਸਮੇਂ ਇਹਨਾਂ ਨੇ ਤੁਹਾਡਾ ਸਾਥ ਨਹੀਂ ਡੁਬਾਉਣਾ ਹੈ, ਕਿਸੇ ਨੇ ਨਹੀਂ ਜਾਣਾ। ਇੱਥੇ ਵਿਉਤ ਪਰੀ ਸਭ ਹੀ ਸੰਗ ਛਾੜਤ, ਨਾਤ ਜਿਉਂਦੇ ਹੀ ਛੱਡ ਜਾਂਦੇ ਹੈ, ਵਰਨ ਸਮੇਂ ਤਾਂ ਛੱਡਣਾ ਹੀ ਛੱਡਣਾ ਹੈ। ਜੇ ਸਤ ਸੰਗਤ ਕਰ ਹੋ ਸੋ ਪ੍ਰੀਤੀ, ਮਹਾਰਾਜ ਕਹਿੰਦੇ ਗੁਰਸਿੱਖੋ ਜੇ ਤੁਸੀਂ ਪ੍ਰੀਤੀ ਨਾਲ ਚੰਗੀ ਸੰਗਤ ਕਰੋਗੇ, ਇਤ ਉਤ ਸੋ ਨਿਰਬਹਿ ਹੈ ਨੀਤੀ। ਜੇ ਸਤ ਸੰਗਤ ਕੀਤੀ ਤੁਹਾਡੀ, ਕਹਿੰਦੇ ਇੱਥੇ ਵੀ ਉੱਥੇ ਵੀ ਕਹਿੰਦੇ ਨਿਰਵਾਹ ਕਰੇਗੀ, ਤੁਹਾਡਾ ਸਾਥ ਦੇਵੀ, ਤੁਹਾਨੂੰ ਸੁੱਖ ਬਖਸ਼ੇਗੀ, ਤੁਹਾਨੂੰ ਜਮਾਂ ਤੋਂ ਛਡਾਏਗੀ। ਤਨ ਹੰਤਾ ਕੋ ਸਰਬ ਮਿਟਾਏ, ਇਸੇ ਕਰਕੇ ਕਬੀਰ ਸਾਹਿਬ ਜੀ ਨੇ ਕਿਹਾ ਕਬੀਰ ਇਹ ਕੜੀ ਆਧੀ ਕਰੀ ਆਧੀ ਹੋ ਫੁਨਹਾਲ, ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋ ਲਾਭ। ਜਿਹੜੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਹੈ ਉਹਨਾਂ ਨਾਲ ਮਿਲ ਕੇ ਜਿਹੜੀ ਕੋਈ ਗਿਆਨ ਗੋਸ਼ਟ ਕਰਨੀ, ਵਿਚਾਰ ਵਟਾਂਦਰਾ ਕਰਨਾ, ਪੜ੍ਹਨਾ ਸੁਣਨਾ ਵਿਚਾਰਨਾ, ਉਹ ਲਾਭ ਹੀ ਲਾਭ ਹੈ। ਕਹਿੰਦੇ ਇੱਕ ਘੜੀ ਜਾਂ ਅੱਧੀ ਘੜੀ ਜਾਂ ਅੱਧੀ ਤੋਂ ਵੀ ਅੱਧੀ, ਜੇ ਕੋਈ ਕਹੇ ਹੁਣ ਵੀ ਛੇ ਕੁ ਮਿੰਟ ਬਣਦੇ ਸਾਰੇ, ਜੇ ਅੱਧੀ ਤੋਂ ਅੱਧੀ ਕਰੀਏ ਵੀ ਛੇ ਮਿੰਟਾਂ ਸੰਗਤ ਕੀਤੀਆਂ ਹੋਇਆ ਕੀ ਬਹੁਤਾ ਲਾਭ ਹੋਜੂ। ਤਾਂ ਕਬੀਰ ਸਾਹਿਬ ਜੀ ਨੇ ਕਿਹਾ ਵੀ ਬਹੁਤ ਲਾਭ ਹੁੰਦਾ ਜੋ ਕੀਤਾ ਬਹੁਤਾ ਲਾਭ। ਭਾਈ ਗੁਰਦਾਸ ਜੀ ਨੇ ਤਾਂ ਇਹਨੂੰ ਬੜਾ ਖੋਲ ਕੇ ਕਿਹਾ, ਉਹ ਕਹਿੰਦੇ ਵੇਖ ਲਓ ਅਸ਼ ਥੋੜ੍ਹਾ ਜਿਹਾ ਤੁਸੀਂ ਅੰਮ੍ਰਿਤ ਪੀ ਲਓ ਅਤੇ ਅਮਰ ਹੋ ਜਾਈਦਾ ਹੈ, ਅਤੇ ਜੇ ਭੋਰਾ ਕਹਿੰਦੇ ਵਿਆਹ ਖਾ ਲਏ ਅਤੇ ਜਿਉਂਦੇ ਮਰ ਜਾਈਦਾ ਹੈ, ਉਹ ਵੀ ਥੋੜ੍ਹੀ ਜੀ, ਉਹ ਵੀ ਥੋੜ੍ਹਾ ਜਿਹਾ ਅੰਮ੍ਰਿਤ ਹੈ। ਉਹ ਕਹਿੰਦੇ ਥੋੜ੍ਹੀ ਜਿਹੀ ਸੰਗਤ ਕਰ ਲਓ ਅਮਰ ਅਵਨਾਸ਼ੀ ਹੋ ਜਾਓ, ਥੋੜ੍ਹੀ ਜਿਹੀ ਕੁਸੰਗਤ ਕਰ ਲਓ। ਅਜੇ ਤਾਂ ਸ਼ਰਾਬੀ ਕਬਾਬੀ ਬੈਠੇ ਆ, ਜੂਏ ਬਾਟ ਬੈਠੇ ਆ ਨਾ, ਇੱਥੇ ਬਹਿ ਜਾਓ, ਇਹਨਾਂ ਨੇ ਬੀੜਾ ਗਰਕ ਕਰਕੇ ਰੱਖ ਦੇਣਾ, ਪਛਤਾਓਗੇ ਫਿਰ। ਇਸ ਕਰਕੇ ਮਹਾਰਾਜ ਕੋਈ ਕਹਿੰਦੇ ਵੀ ਦੇਖ ਲਓ ਭੋਰਾ ਕ ਬੋਹੜ ਦਾ ਦਰਖਤ ਦਾ ਬੀਜ ਹੁੰਦਾ ਹੈ, ਜਿਹਨਾਂ ਨੂੰ ਚੰਗੀ ਸੰਗਤ ਧਰਤੀ ਦੀ ਹੋ ਜਾਂਦੀ, ਵੇਖ ਲਓ ਕਿੱਡਾ ਫੜਕ ਫੈਲ ਕੇ ਖੜ ਜਾਂਦਾ, ਕਿੱਲਿਆਂ 'ਚ ਸੀਸਮ ਆਉਂਦਾ ਹੈ। ਕਹਿੰਦੇ ਵੇਖ ਲਓ ਇਹ, ਕਹਿੰਦੇ ਵੀ ਥੋੜ੍ਹੀ ਜਿਹੀ ਸੰਗਤ ਕੀਤੀ, ਕਹਿੰਦੇ ਥੋੜ੍ਹੀ ਜਿਹੀ ਸੰਗਤ ਆਉਂਦੀ ਉਹ ਚੰਗੀ ਧਰਤੀ ਦੀ ਵੋਹੜ ਦੇ ਬੀਜ ਨੂੰ ਕਿੱਡਾ ਕੁ ਹੁੰਦਾ, ਮਾੜਾ ਜਿਹਾ ਹੁੰਦਾ, ਕਿੱਡਾ ਫੈਲ ਕੇ ਖੜ ਜਾਂਦਾ। ਕਹਿੰਦੇ ਮਾੜੀ ਜਿਹੀ ਅੱਗ ਦੀ ਚਿਣਗ ਲਾ ਦਿਓ, ਥੋੜ੍ਹੀ ਜਿਹੀ ਅੱਗ ਲਾ ਦਿਓ, ਉਹ ਸੜ ਕੇ ਸਵਾਹ ਹੋ ਜਾਂਦਾ। ਇਹੀ ਕਹਿੰਦੇ ਕੁ ਸੰਗਤ ਚੰਗਿਆੜੀ ਵਰਗੀ ਹੈ, ਚੰਗੀ ਸੰਗਤ ਚੰਗੀ ਧਰਤੀ ਵਰਗੀ ਹੈ। ਇੱਕ ਭੋਰਾ ਕ ਨੂੰ ਮਹਾਨ ਬਣਾ ਕੇ ਰੱਖ ਦਿੰਦੀ, ਇੱਕ ਜਿਹੜਾ ਮਹਾਨ ਬਣਿਆ ਉਹਨੂੰ ਸਾੜ ਕੇ ਰੱਖ ਦਿੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਵੱਧ ਤੋਂ ਵੱਧ ਸੰਗਤ ਕਰਕੇ ਲਾਭ ਲਿਆ ਕਰੋ, ਇੱਥੇ ਵੀ ਸੁਖੀ ਅੱਗੇ ਵੀ ਸੁਖੀ ਰਹੋਗੇ। ਤਨ ਹੰਤਾ ਕੋ ਸਰਬ ਮਿਟਾਏ, ਫਿਰ ਜਿਹੜੀ ਸਰੀਰ ਦੀ ਸੰਗਤ ਹੈ ਵੀ ਅਸੀਂ ਸਰੀਰ ਇਹਦੇ ਵਿੱਚ ਰਹਿਣਾ ਹੈ, ਸਾਨੂੰ ਕੌਣ ਵਾਲਾ ਮਾਰਨ ਵਾਲਾ, ਜਿਵੇਂ ਹੀ ਮਿਟਾ ਦਿਓ ਸਰੀਰ ਦਾ ਖਹਿੜਾ ਛੱਡ ਦਿਓ। ਇਹ ਤਾਂ ਬਈ ਅੱਗ ਦਾ ਖਾਈਆ, ਅੱਗ ਵਿੱਚ ਇਹਨੇ ਸੜਨਾ ਮਚਣਾ ਹੈ। ਨਿਜ ਸਰੂਪ ਲਖ ਸ਼ੁਭ ਗਤ ਪਾਏ, ਇਸ ਕਰਕੇ ਆਪਣਾ ਜਿਹੜਾ ਸਰੂਪ ਸਚਿਤ ਆਨੰਦ ਹੈ, ਆਪਣਾ ਆਤਮਾ ਹੈ, ਉਹਨੂੰ ਜਾਣ ਕੇ ਚੰਗੀ ਗਤੀ ਚੰਗੀ ਅਵਸਥਾ ਪਾ ਲਈਏ। ਨਿਤ ਪ੍ਰਤ ਇਸ ਪ੍ਰਕਾਰ ਗੁਣ ਖਾਨੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਤ੍ਰਿਪਤਾ ਜਨ, ਇਸ ਤਰ੍ਹਾਂ ਜੋ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਹੈ, ਜਦੋਂ ਵੀ ਅੰਮ੍ਰਿਤ ਵੇਲੇ ਉਹ ਪਿੱਪਲ ਦੇ ਦਰਖਤ ਹੇਠ ਬੈਠਦੇ ਆ, ਇਸੇ ਢੰਗ ਨਾਲ ਹੀ ਉਪਦੇਸ਼ ਹੈ ਸਿੱਖਣ ਸੁਖ ਸਾਨੀ, ਜੋ ਸੁਖਾਂ ਦੇ ਨਾਲ ਮਿਲੀ ਹੋਈ ਬਾਣੀ ਹੈ, ਸੁਖਾਂ ਨਾਲ ਮਿਲੇ ਹੋਏ ਬਚਨ ਹੈ, ਉਹ ਉਪਦੇਸ਼ ਦਿੰਦੇ ਹੈ, ਉਹ ਬਚਨ ਸੁਣਾਉਂਦੇ ਹਨ। ਆਤਮ ਮਿਲਿਓ ਅਨਾਤਮ ਮਾਹੀ, ਕਈ ਵਾਰੀ ਮਹਾਰਾਜ ਕਹਿੰਦੇ ਗੁਰਸਿੱਖੋ ਜਿਹੜਾ ਤੁਹਾਡਾ ਅੰਦਰਲਾ ਆਤਮਾ ਹੈ, ਅਨਾਤਮਾ ਵਿੱਚ ਮਿਲਿਆ, ਸਰੀਰ ਵਿੱਚ ਘੁਲਿਆ ਮਿਲਿਆ ਪਿਆ ਹੈ। ਭਿੰਨ ਕੋ ਭਿੰਨ ਭਿੰਨ ਦਿਖ ਲਾਹੀ, ਮਹਾਰਾਜ ਇਹੋ ਜਿਹੇ ਬਚਨ ਕਰਦੇ ਵੀ ਆਤਮਾ ਵੱਖਰਾ ਹੈ, ਆਹ ਜਿਹੜਾ ਸਰੀਰ ਹੈ ਵੱਖਰਾ ਹੈ, ਇਹਨੂੰ ਵੱਖਰਾ ਵੱਖਰਾ ਕਰਕੇ ਦਿਖਾਉਂਦੇ ਵੀ ਸਰੀਰ ਜੰਮਦਾ ਮੰਗਦਾ ਹੈ ਅਤੇ ਇਸੇ ਤਰ੍ਹਾਂ ਜਿਹੜੇ ਪ੍ਰਾਣ ਹੈ ਉਹਨਾਂ ਦਾ ਭੁੱਖ ਤੇ ਧਰਮ ਹੈ, ਮਨ ਦਾ ਕਰਮ ਹੈ ਸੋਗ ਚਿੰਤਾ ਕਰਨੀ ਫੁਰਨੇ ਕਰਨੇ, ਆਤਮਾ ਅਚਲ ਅਵਨਾਸ਼ੀ ਹੈ, ਉਹਨੂੰ ਵੱਖਰਾ ਕਰਕੇ ਦਿਖਾ ਦਿੰਦੇ ਹਨ ਬਚਨਾਂ ਦੁਆਰਾ। ਨਿਰਨੈ ਸਤ ਅਸਤ ਕੋ ਕਰਹੀ, ਜਦੋਂ ਵੀ ਮਾਰਾ ਬੈਠਦੇ ਆ ਸੰਸਾਰ ਵਿੱਚ ਕਿਹੜੀ ਵਸਤੂ ਸੱਤ ਹੈ ਸਦਾ ਰਹਿਣ ਵਾਲੀ ਹੈ, ਕਿਹੜੀ ਅਸੱਤ ਹੈ ਝੂਠੀ ਨਹੀਂ ਰਹਿਣ ਵਾਲੀ ਨਾਸਵੰਤ ਹੈ, ਉਹਦਾ ਨਿਰਨਾ ਕਰਕੇ ਦੱਸਦੇ ਰਹਿੰਦੇ ਹਨ। ਹੰਤਾ ਮਮਤਾ ਸਭ ਪਰ ਹਰਹੀ, ਕਿਉਂ ਜਿਹੜੀ ਸਰੀਰਾਂ ਦੇ ਅੰਦਰ ਹੰਗਤਾ ਮਮਤਾ ਮੈਂ ਮੇਰੀ ਹੈ, ਇਹਨੂੰ ਨਾਸ਼ ਕਰਦੇ ਹਨ ਖਤਮ ਕਰਦੇ ਹਨ। ਸੁਣ ਉਪਦੇਸ਼ ਹਿਰਦੇ ਜਿਨ ਤਾਰਾ, ਹਾਂ ਕਵੀ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਅੰਤ ਉਪਦੇਸ਼ ਸੁਣ ਕੇ ਹਿਰਦੇ ਵਿੱਚ ਧਾਰ ਲਿਆ, ਹਿਰਦੇ ਵਿੱਚ ਵਸਾ ਲਿਆ, ਮੁਕਤ ਉਚਿਤ ਨਰ ਭਏ ਹਜ਼ਾਰਾਂ, ਇੱਕ ਨੀ ਦੋ ਨੀ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਪੁਰਸ਼ ਹੈ ਮੁਕਤ ਹੋਣ ਦੇ ਯੋਗ ਹੋ ਗਏ, ਉਹ ਇਸ ਸੰਸਾਰ ਤੋਂ ਛੁੱਟ ਜਾਣਗੇ। ਕਿਰਪਾ ਦ੍ਰਿਸ਼ਟ ਦੇਖਾ ਜਗ ਸਾਈ, ਜਗਤ ਦੇ ਮਾਲਕ ਜਦੋਂ ਮਿਹਰ ਭਰੀ ਨਿਗਾਹ ਨਾਲ ਤੱਕਦੇ ਹਨ, ਕਹਿ ਸ਼ਬਦ ਜਾਂ ਦੁਆਤ ਮਿਟਾਈ, ਇਹੋ ਜਿਹੇ ਸ਼ਬਦ ਉਹ ਬਚਨ ਮੁੱਖੋਂ ਕਹਿੰਦੇ ਜਿਨ੍ਹਾਂ ਸ਼ਬਦਾਂ ਨਾਲ ਜਿਹੜਾ ਦੁਆਤ ਭਾਵ ਹੈ ਮਿਟ ਜਾਵੇ। ਦ੍ਰਿੜ ਅਭਿਆਸ ਸਿੱਖ ਮਨ ਹੋਵਾ, ਸਿੱਖਾਂ ਦੇ ਮਨ ਦੇ ਵਿੱਚ ਕਹਿੰਦੇ ਐਨ ਪੱਕਾ ਅਭਿਆਸ ਹੋ ਗਿਆ, ਜਿਹੜੇ ਸ਼ਬਦ ਹੈ ਉਹ ਘਰ ਘਰ ਗਏ ਮਨ ਅੰਦਰ ਵਸ ਗਏ ਹਨ। ਜਨਮ ਮਰਨ ਬੰਧਨ ਕੋ ਖੋਵਾ, ਜਿਨ੍ਹਾਂ ਦਾ ਪੱਕਾ ਅਭਿਆਸ ਹੋ ਗਿਆ ਬਾਣੀ ਮਨ ਵਿੱਚ ਵਸ ਕੀ ਮਹਾਰਾਜ ਦੇ ਬਚਨ ਵਸ ਗਏ, ਉਹਨਾਂ ਨੇ ਜਨਮਣ ਦੇ ਬੰਧਨਾਂ ਨੂੰ ਜਕੜ ਜੰਦਾ ਨੂੰ ਖੋ ਲਿਆ ਗਵਾ ਲਿਆ ਹੈ, ਉਹ ਰਹਿਤ ਹੋ ਗਏ ਹਨ। ਦੋਹਰਾ ਮੋਹ ਭੂਤ ਨਾ ਮਨ ਲੱਗਿਓ, ਅਗਲਾ ਪ੍ਰਸੰਗ ਕਰਨ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਆ ਗੁਰੂ ਜਿਹੜਾ ਸਤਿਗੁਰੂ ਦਾ ਸ਼ਬਦ ਹੈ ਗੁਰਮੰਤਰ ਹੈ ਮੂਲ ਮੰਤਰ ਉਹਦੀ ਮਹਿਮਾ ਦਾ ਮੰਗਲ ਕਰ ਰਹੇ, ਕਹਿੰਦੇ ਭਾਈ ਜਿਹੜਾ ਮੋਹ ਰੂਪੀ ਭੂਤਨਾ ਹੈ ਇਹ ਮਨ ਨੂੰ ਲੱਗਿਆ ਹੋਇਆ ਮਨ ਨੂੰ ਚਿੰਬੜਿਆ ਹੈ, ਕਿਤੇ ਉਪਾਏ ਨ ਜਾਏ, ਭਾਵੇਂ ਜਲ ਧਾਰੇ ਕਰੀ ਜਾਓ ਧੂਣੇ ਤਾਪੀ ਜਾਓ ਪੁੱਠੇ ਲੜਕੀ ਜਾਓ ਭੁੱਖੇ ਮਰੀ ਜਾਓ, ਕਿਸੇ ਉਪਰਾਲੇ ਹੋਲੇ ਨਾਲ ਮੋਹ ਰੂਪੀ ਭੂਤ ਨਹੀਂ ਜਾਂਦਾ ਜਿਹੜਾ ਮਨ ਨੂੰ ਚਿੰਬੜਿਆ ਹੈ। ਮੰਤਰ ਸਤਿਗੁਰ ਸ਼ਬਦ ਤੇ, ਇਹ ਤੁਸੀਂ ਕਹੋ ਵੀ ਕਿਹੜਾ ਇਹ ਮੰਤਰ ਹੈ ਜਿਹਦੇ ਨਾਲ ਮੋਹਰ ਭੂਤ ਚਿੰਬੜਿਆ ਲੱਗ ਜਾਏ, ਕਹਿੰਦੇ ਜਿਹੜਾ ਸਤਿਗੁਰੂ ਦਾ ਸ਼ਬਦ ਹੈ ਸਤਿਗੁਰੂ ਦਾ ਮੂਲ ਮੰਤਰ ਹੈ, ਸਤਿਗੁਰੂ ਦਾ ਸ਼ਬਦ ਉਪਦੇਸ਼ ਗੁਰਮੰਤਰ ਹੈ ਇਹ ਹੈ ਮਹਾਨ। ਕਰ ਅਭਿਆਸ ਨਸਾਏ, ਇਹਦਾ ਅਭਿਆਸ ਕਰਿਆ ਕਰੋ, ਇਹ ਮੋਹਰ ਰੂਪੀ ਭੂਤ ਨੂੰ ਨਸਾ ਦੇਗਾ ਭਜਾ ਦੇਵੇਗਾ। ਆਓ ਜਿੱਥੇ ਤੁਸੀਂ ਬਾਣੀ ਦਾ ਜਾਪ ਕਰੋਗੇ ਨਾ ਉੱਥੇ ਮੋਹ ਨਹੀਂ ਰਹੇਗਾ, ਇਹ ਭੂਤ ਪਰੇ ਹੋ ਜਾਏਗਾ ਤੁਹਾਥੋਂ। ਚੌਪਈ ਸ੍ਰੀ ਗੁਰ ਕਥਾ ਥੋਰ ਹੀ ਗਾਏ, ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ ਇਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਕਥਾ ਤਾਂ ਮਹਾਨ ਸੀ, ਮੈਂ ਥੋੜੀ ਜੀ ਮੈਂ ਕਹੀ ਹੈ। ਮੋਤੇ ਸਭ ਜਾਏ ਬਣਾਏ, ਕਿ ਸਾਰੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਕਥਾ ਮੇਰੇ ਪਾਸੋਂ ਤਾਂ ਕਹਿੰਦੇ ਬਣਾਈ ਨਹੀਂ ਜਾ ਸਕਦੀ ਹੈ, ਪੂਰੀ ਇਸ ਤਰ੍ਹਾਂ ਦੱਸੀ ਨਹੀਂ ਜਾ ਸਕਦੀ ਹੈ। ਪ੍ਰਭ ਕੀ ਮਹਿਮਾ ਉੱਚਾ ਉੱਚੀ, ਕਿਉਂਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਨ ਉੱਚਿਆਂ ਤੋਂ ਉੱਚੇ, ਉਸੇ ਤਰ੍ਹਾਂ ਗੁਰੂ ਨਾਨਕ ਦੀ ਜਿਹੜੀ ਮਹਿਮਾ ਉਹ ਉੱਚਿਆਂ ਤੋਂ ਵੀ ਮਹਾਨ ਉੱਚੀ ਹੈ। ਮੇਰੀ ਮਤ ਹੈ ਨੀਚਾ ਨੀਚੀ, ਮੇਰੀ ਕਵੀ ਦੀ ਜਿਹੜੀ ਅਕਲ ਮਤ ਹੈ ਬਹੁਤ ਨੀਚਾ ਤੋਂ ਨੀਚ ਨੀਵਿਆਂ ਤੋਂ ਨੀਵੀਂ ਹੈ। ਕੈਸੇ ਸਮਤਾ ਤਿਸ ਕੀ ਹੋਏ, ਇਸ ਕਰਕੇ ਗੁਰੂ ਨਾਨਕ ਦੀ ਮਹਿਮਾ ਦੀ ਜਿਹੜੀ ਬਰਾਬਰੀ ਹੈ ਮੇਰੀ ਅਕਲ ਵੱਧ ਤੋਂ ਭਲਾ ਕਿਵੇਂ ਹੋਵੇ। ਰੰਚਕ ਮੇਰ ਸਮਝੀਏ ਸੋਏ, ਕਿਉਂਕਿ ਮੇਰੀ ਜਿਹੜੀ ਅਕਲ ਮਤ ਹੈ ਜਿਵੇਂ ਭੋਰਾ ਕਰਤੀ ਹੋਵੇ, ਗੁਰੂ ਨਾਨਕ ਦੇਵ ਜੀ ਮਹਿਮਾ ਹੈ ਉਹ ਜਿਵੇਂ ਸੁਮੇਰ ਪਰਬਤ ਹੋਵੇ, ਸੁਮੇਰ ਪਰਬਤ ਨੂੰ ਹੁਣ ਜਿਹੜੀ ਕੋਈ ਭੋਰਾ ਗ੍ਰੰਥੀ ਚੀਜ਼ ਆ ਉਹ ਕਿਵੇਂ ਚੁੱਕ ਸਕਦੀ ਹੈ? ਕੀਟੀ ਚਾਹੇ ਜੇ ਸਾਗਰ ਤਰਨੋ, ਜੇ ਫਲਾ ਨਿੱਕੀ ਜੀ ਕੀੜੀ ਸਮੁੰਦਰ ਨੂੰ ਤਰਨਾ ਚਾਹੇ ਪਾਰ ਲੰਘਿਆ ਚਾਹੇ, ਕਿਸ ਪ੍ਰਕਾਰ ਹੋਏ ਪਾਰ ਨ ਪਰਨੋ? ਕਿਸ ਤਰ੍ਹਾਂ ਕਹਿੰਦੇ ਉਹਦਾ ਪਾਰ ਪੈਣਾ ਹੋਵੇਗਾ, ਨਹੀਂ ਪਾਰ ਹੋ ਸਕੇਗੀ ਉਹ, ਇੱਥੇ ਕਿਸੇ ਨੂੰ ਪਤਾ ਨਹੀਂ ਆ, ਪਾਰ ਨੰਨਾ ਵੱਖਰਾ ਕਰ ਦਿੱਤਾ, ਨਾ ਪਾਰਨ ਇਕੱਠੇ ਹੀ ਪਹਿਲੇ ਮੁੱਖ ਪਾਠ ਵਿੱਚ ਸ਼ੁੱਧ ਹੈ ਵੀ ਕਿਸ ਤਰ੍ਹਾਂ ਉਹਦਾ ਪਾਰ ਪਾਰਨ ਕੀ ਹੈ, ਪਾਰ ਪਰਨੋ ਕੀ ਪੈਣਾ ਹੋਵੇ, ਕਿਵੇਂ ਪਾਰ ਲੰਘੇਗੀ ਇਹ ਜਿਹੜੀ ਕੀੜੀ ਹੈ ਸਮੁੰਦਰ ਤੋਂ ਤਰ ਕੇ, ਨਹੀਂ ਪਾਰ ਪੈ ਸਕਦੀ ਹੈ। ਅਬ ਜਿਹ ਬਿਦ ਬੈਕੁੰਠ ਸਿਧਾਰੇ। ਹਾਂ ਕਵੀ ਜੀ ਕਹਿੰਦੇ ਹੇ ਗੁਰਸਿੱਖੋ ਹੋਏ ਸਰੋਤਾ ਜਨੋ, ਹੁਣ ਉਹ ਪ੍ਰਸੰਗ ਉਹ ਕਥਾ ਤੁਹਾਨੂੰ ਸੁਣਾਉਣਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਆ ਸ੍ਰੀ ਗੋਬਿੰਦ ਕਰਕੇ ਸੱਚਖੰਡ ਚਲੇ ਗਏ ਸੀ। ਤਿਉਂ ਮੈਂ ਕਹੋ ਸੁਣੋ ਹਿਤ ਧਾਰੇ, ਉਹ ਮੈਂ ਉਵੇਂ ਕਥਾ ਕਹਿਣਾ ਹਾਂ, ਉਹ ਹਿਤ ਧਾਰ ਕੇ ਪ੍ਰੇਮ ਧਾਰ ਕੇ ਸੁਣੋ। ਇੱਕ ਦਿਵਸ ਚੱਲਦਾ ਲਕੀ ਸ਼ਾਏ, ਇੱਕ ਦਿਨ ਦੀ ਗੱਲ ਹੈ, ਗੁਰੂ ਮਹਾਰਾਜ ਦੇ ਪਿੱਪਲ ਦੀ ਦਰਖਤ ਹੈ ਉਹਦੇ ਛਾਂ ਦੇ ਹੇਠ ਬੈਠੇ ਹੋਤੇ ਭੋਰ ਜਗ ਸਾਏ, ਜਗਤ ਦੇ ਮਾਲਕ ਸਵੇਰ ਵੇਲੇ ਤੋਂ ਹੀ ਬੈਠੇ ਹੋਏ ਸੀ, ਭਾਵ ਤੜਕੇ ਬੈਠੇ ਸੀ ਪਿੱਪਲ ਦੇ ਦਰਖਤ ਹੇਠਾਂ। ਮਹਿਕੀ ਬੜਵਾ ਸ਼ੁਦਾ ਵਿਸੇਖੀ, ਮਹਾਰਾਜ ਨੇ ਝਾਤੀ ਜੀ ਮਾਰ ਕੇ ਦੇਖਿਆ ਵੀ ਸਿੱਖ ਤਾਂ ਸਾਡੇ ਕੋਲ ਹੀ ਉਪਦੇਸ਼ ਸੁਣਨ ਲਈ ਬੈਠੇ ਆ, ਪਸ਼ੂਆਂ ਡੰਗਰਾਂ ਦਾ ਕੋਈ ਧਿਆਨ ਨਹੀਂ ਕਰ ਰਿਹਾ ਹੈ, ਕਿਉਂਕਿ ਸਾਰਿਆਂ ਨੂੰ ਫਿਕਰ ਪਿਆ ਵੀ ਮਹਾਰਾਜ ਨੇ ਹੁਣ ਸੱਚਖੰਡ ਗਮਨ ਕਰ ਜਾਣਾ, ਜਿਹੜੇ ਮਹਾਰਾਜ ਦੇ ਬਚਨ ਸੁਣਨੇ ਆ ਵੀ ਸੁਣ ਲਓ ਇਹ ਅਖੀਰੀ ਹੈ, ਮੁੜ ਕੇ ਨਹੀਂ ਮਿਲਣੇ। ਅਤੇ ਮਹਾਰਾਜ ਨੇ ਉਹ ਮੱਝਾਂ ਘੋੜੀਆਂ ਵੱਲੀ ਦੇਖਿਆ ਵੀ ਇਹ ਤਾਂ ਬਹੁਤ ਸਾਰੀਆਂ ਭੁੱਖੀਆਂ ਹੀ ਖੜੋਤੀਆਂ ਹਨ। ਤ੍ਰਿਣ ਬਹੀਨ ਜਬ ਸਗਰੀ ਦੇਖੀ, ਆਕਾ ਪੱਠੇ ਤੋਂ ਬਗੈਰ ਜਦੋਂ ਸਾਰੀਆਂ ਭੁੱਖੀਆਂ ਤਿਹਾਈਆਂ ਜੀਆਂ ਤੱਕੀਆਂ ਆਪ ਜੀ ਨੇ। ਕਮਲਾ ਨਾਮ ਦਾਸ ਇੱਕ ਮਹਾਰਾਜ ਦਾ ਇੱਕ ਕਹਿੰਦੇ ਸੇਵਕ ਸੀ ਜਿਹਦਾ ਨਾਮ ਸੀ ਕਮਲਾ ਕਰਕੇ, ਤੇ ਬੁਲਾਏ ਕੈ ਸ੍ਰੀ ਪ੍ਰਭ ਕਹਾ, ਕਮਲੇ ਸੇਵਕ ਨੂੰ ਬੁਲਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਬਚਨ ਕਿਹਾ ਉਸਨੂੰ। ਭਏ ਛੁਦਾ ਤਰ ਪਸ਼ੂ ਸਮੂਹਾ, ਉਹ ਕਮਲੇ ਸੇਵਕ ਵੇਖ ਆਪਣੇ ਤਾਂ ਜਿੰਨੇ ਪਸ਼ੂ ਹੈ ਸਾਰੇ ਕਹਿੰਦੇ ਭੁੱਖ ਨਾਲ ਵਿਆਕਲ ਹੋ ਗਏ। ਆਨਹ ਤ੍ਰਿਣਨ ਜਾਏ ਨਿਜ ਜੂਹਾ, ਜੇ ਆਪਣੇ ਕਹਿੰਦੇ ਖੇਤਾਂ ਦੀ ਜੂਹ ਹੈ, ਆਪਣੀ ਖੇਤ ਦੀ ਹੱਦ ਹੈ ਨਾ, ਉਹਦੇ ਵਿੱਚੋਂ ਤੂੰ ਲਿਆ ਆਓ ਕਿਹੜੇ ਹੋਰ ਦੀ ਹੱਦ ਵਿੱਚ, ਹੋਰ ਦੇ ਖੇਤ ਵਿੱਚ ਨਹੀਂ, ਆਪਣੇ ਖੇਤਾਂ ਵਿੱਚ ਜਾ ਕੇ ਤੂੰ ਘਾਹ ਪੱਠਾ ਲਿਆ ਬਈ। ਸੁਣ ਤਿੰਨ ਬਚਨ ਪਿਆਨਾ ਕੀ ਨਾ, ਕਮਲਾ ਸੇਵਕ ਨੇ ਸੁਣ ਕੇ ਇਸ ਨੇ ਉਸ ਵੇਲੇ ਚੱਲਣਾ ਕੀਤਾ ਹੈ। ਜਹਾਂ ਵਿਸਾਲ ਘਾਸ ਕੋ ਚੀਨਾ, ਆਪਣੇ ਖੇਤਾਂ ਵਿੱਚ ਬਹੁਤਾ ਜਿਹੜਾ ਘਾਹ ਹਰਾ ਭਰਾ ਖੜੋਤਾ ਜਾ ਵੇਖਿਆ ਇਸ ਨੇ। ਤਿਸ਼ਨ ਅਗਨੀ ਕੋ ਧਰ ਬੇਸਾ, ਕੀ ਕਰੀ ਆਇਸ ਕੋ ਧਰ ਬੇਸਾ, ਉਸ ਵੇਲੇ ਕਹਿੰਦੇ ਆਇਸ ਨਾ ਜੋਗੀਆਂ ਦਾ ਹੁੰਦਾ, ਉਸ ਵੇਲੇ ਕਹਿੰਦੇ ਜਿਵੇਂ ਜੋਗੀਆਂ ਦਾ ਲਿਬਾਸ ਜਿਹਾ ਹੁੰਦਾ, ਜਿਵੇਂ ਆ ਗੋਰਖਨਾਥ ਦੇ ਸਿੱਧਨਾਥ ਚੇਲੇ ਜੇ ਹੁੰਦੇ ਆ, ਇਸ ਤਰ੍ਹਾਂ ਕਹਿੰਦੇ ਉਹ ਜੋਗੀਆਂ ਦਾ ਲਿਬਾਸ ਜਾ ਭੇਖ ਜਾ ਧਾਰ ਕੇ ਆਏ। ਤ੍ਰੈਬਿਦ ਸੰਭ ਸੁਰੇਸ਼ਾ, ਕਹਿੰਦੇ ਤਿੰਨ ਦੇਵਤੇ ਆ ਗਏ ਆ, ਵਿਸ਼ਨੂੰ ਵੀ ਆ ਗਿਆ ਹੈ, ਇਸੇ ਤਰ੍ਹਾਂ ਸ਼ਿਵਜੀ ਵੀ ਆ ਗਿਆ ਤੇ ਇੰਦਰ ਦੇਵਤਾ ਵੀ ਆ ਗਿਆ ਹੈ। ਕਮਲਾ ਜਾਤ ਆ ਗਿਆ ਹੈ, ਕਮਲਾ ਜਾਤ ਵਹਿਰ ਕੋ ਹੀਰਾ, ਹੇ ਬ੍ਰਹਮਾ ਨੇ ਸ਼ਿਵਜੀ ਤੇ ਇੰਦਰ ਦੇਵਤੇ ਨੇ ਜਿਹੜੇ ਜੋਗੀ ਜੀ ਬਣੇ ਹੈ, ਜਿਹੜੇ ਉਹ ਲਗੋਟੀਆਂ ਜਿਹੀਆਂ ਕਸੀਆਂ ਹੱਥ ਵਿੱਚ ਡੰਡੇ ਦੇ ਫੜੇ ਆ, ਕਮਲਾ ਸੇਵਕ ਨੂੰ ਜਾਂਦਿਆ ਵੇਖਿਆ ਖੇਤਾਂ ਵੱਲ ਨੂੰ। ਨਾਮ ਲੈ ਤਬ ਉੱਚੋ ਟੇਰਾ, ਰੋਏ ਨਾਮ ਲੈ ਕੇ ਉਹ ਕਮਲਾ ਗੁਰੂ ਨਾਨਕ ਦੇ ਸੇਵਕ ਵੀ ਸੁਣ ਉੱਚੀ ਦੇ ਕੇ ਉਹ ਬੋਲੇ ਤਿੰਨੇ ਜਾਣੇ। ਨਿਕਟ ਬੁਲਾਇਓ ਬਚਨ ਉਚਾਰਾ, ਆਵਾਜ਼ ਮਾਰ ਕੇ ਕੋਲ ਬੁਲਾ ਰਿਹਾ, ਜਦੋਂ ਇਹ ਕਮਲਾ ਕੋਲ ਚਲਿਆ ਗਿਆ ਫਿਰ ਉਸ ਵੇਲੇ ਬਚਨ ਕਿਹਾ। ਮੇਰਾ, ਇੱਕ ਕਾਰਜ ਤੁਮ ਕਰ ਹੋ ਹਮਾਰਾ। ਮੈਂ ਵੀ ਤੂੰ ਆ ਕਾਰਜਾ ਲੈਣ ਚੱਲੇ ਹੈ, ਸਾਡਾ ਇਹ ਕੰਮ ਕਾਰਜ ਖਾਸ ਹੈ। ਇਹ ਵਿਭੂਤ ਲੈ ਕੇ ਕਰ ਮਾਹੀ ਐਕ, ਤੈਨੂੰ ਕਹਿੰਦੇ ਆ ਸਵਾਹ ਦੀ ਪੁੜੀ ਜੀ ਦਿੰਦੇ ਆ, ਇਹ ਸਵਾਹ ਲੈ ਕੇ ਨਾ ਤੂੰ ਜਾਵਹ ਸ੍ਰੀ ਨਾਨਕ ਕੇ ਪਾਹੀ। ਜਿੱਥੇ ਗੁਰੂ ਨਾਨਕ ਸਾਹਿਬ ਜੀ ਉਹ ਪਿੱਪਲ ਦੇ ਦਰਖਤ ਹੇਠ ਬੈਠੇ, ਉੱਥੇ ਤੂੰ ਇਹ ਸਵਾਹ ਦੀ ਪੁੜੀ ਜੀ ਲੈ ਕੇ ਚਲਾ ਜਾ। ਜਾਏ ਦਿਖਾਵਹਿ ਗੋ ਤੂੰ ਜਬ ਹੀ, ਜਦੋਂ ਸਵਾਹ ਦੀ ਪੁੜੀ ਜੀ ਤੂੰ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਦਿਖਾਵੇਗਾ। ਉੱਤਰ ਕਛੂ ਦੇ ਪ੍ਰਭ ਤਬ ਹੀ, ਗੁਰੂ ਨਾਨਕ ਸਾਹਿਬ ਜੀ ਉਦੋਂ ਬਾਅਦ ਕਹਿੰਦੇ ਕੋਈ ਨਾ ਕੋਈ ਬਚਨ ਕਹਿ ਕੇ ਜਵਾਬ ਦੇਣਗੇ, ਕੁਝ ਆਖਣਗੇ ਤੈਨੂੰ। ਸੋ ਸੁਣ ਕੇ ਹਮ ਪਾਸ ਕਹੀਜੈ, ਉਹ ਜਿਵੇਂ ਮਹਾਰਾਜ ਆਖਣ ਉਹ ਸੁਣ ਕੇ ਸਾਡੇ ਕੋਲ ਆ ਕੇ ਤੂੰ ਕਹਿ ਦਈ ਦੱਸ ਦਈ। ਚਾਹੋ ਅਬੈ ਨਹਿ ਬਿਲਮ ਕਰੀਜੈ, ਇਸ ਕਰਕੇ ਵੀ ਗੁਰੂ ਕੇ ਸੇਵਕ ਕਮਲਾ ਕਹਿੰਦੇ ਦੇਰੀ ਨਾ ਕਰ, ਹੁਣੇ ਤੂੰ ਵਾਪਸ ਮੁੜ ਜਾ। ਕਮਲੇ ਪਿਖ ਸਰੂਪ ਤਿੰਨ ਕੇਰਾ, ਇਹ ਕਮਲਾ ਸੇਵਕ ਨੇ ਉਹਨਾਂ ਤਿੰਨਾਂ ਦਾ ਸੋਹਣਾ ਸਰੂਪ ਜਾ ਦੇਖ ਕੇ, ਕ੍ਰਾਂਤ ਮਾਨ ਅਤ ਸ਼ੁਭਤ ਕਨੇਰਾ, ਸ਼ੀ ਬੜਾ ਸੋਭਾ ਵਾਲਾ ਬੜਾ ਸੋਭਦਾ ਸਜਦਾ ਵਰਦਾ ਏ ਸ਼੍ਰੀ ਦੇ ਨਾਮ। ਅਚਰਜ ਭਇਓ ਤਬੈ ਮਨ ਮਾਹੀ, ਆਪਣੇ ਮਨ ਦੇ ਵਿੱਚ ਜਿਹੜਾ ਕਵਲਾ ਸੇਵ ਬਹੁਤ ਚਰਜਾ ਹੋ ਗਿਆ, ਹੱਕਾ ਪੱਕਾ ਜਿਹਾ ਹੋ ਗਿਆ ਹੈ। ਲਖੇ ਨ ਜਾਹੇ ਕੇ ਸੁਰ ਨਰ ਆਹੀ, ਇਹ ਜਾਣੇ ਨਹੀਂ ਜਾਂਦੇ ਆ ਵੀ ਮਨੁੱਖ ਹੈ ਕਿ ਇਹ ਦੇਵਤੇ ਹਨ। ਹਟ ਨ ਲਗਿਓ ਉਰ ਭਈ ਵਿਚਾਰਾ, ਜਦੋਂ ਘਰ ਵੱਲ ਨੂੰ ਮੁੜਨ ਲੱਗਿਆ ਸੀ ਫਿਰ ਕਵਲੇ ਸੇਵਕ ਦੇ ਹਿਰਦੇ ਵਿੱਚ ਇਸ ਤਰ੍ਹਾਂ ਦੀ ਸੋਚ ਵਿਚਾਰ ਹੋਏ ਆਈ। ਗੁਣ ਕਾ 300 ਬਚਨ ਉਚਾਰਾ, ਉਸ ਵੇ ਆਪਣੇ ਮਨ ਦੇ ਵਿੱਚ ਵਿਚਾਰ ਕੇ ਤੇ ਉਹਨਾਂ ਦੇ ਸਾਥ ਬਚਨ ਕਿਹਾ ਇਸ ਨੇ। ਸਤਿਗੁਰ ਕੀ ਆਇਸ ਅਸ ਮੋਹੀ, ਵੀ ਸਾਧੂ ਮੈਨੂੰ ਜੋਗਿਓ, ਮੈਨੂੰ ਸਤਿਗੁਰੂ ਦੀ ਇਸ ਤਰ੍ਹਾਂ ਆਗਿਆ ਹੋਈ ਹੈ। ਕੁਨ ਜਾਵੋ ਤ੍ਰਿਣ ਭਾਰ ਜੇ ਹੋਹੀ, ਫਿਰ ਮੈਂ ਵੀ ਵਾਪਸ ਜਾਵਾਂਗਾ, ਜਦੋਂ ਘਾਹ ਦਾ ਭਾਰ ਹੋ ਜਾਓ, ਘਾਹ ਦੀ ਪੰਡ ਹੋਊਗੀ ਨਾ ਪੂਰੀ, ਫਿਰ ਮੈਂ ਚਲਾ ਜਾਵਾਂਗਾ ਲੈ ਕੇ। ਦੋਏ ਮਹੂਰਤ ਮਹਿ ਕਰ ਲੈ ਹਾਂ, ਇਹ ਜੋਗੀ ਉਹ ਕਹਿੰਦੇ ਦੋ ਕੁ ਮਹੂਰਤਾਂ ਵਿੱਚ ਚਾਰ ਘੜੀਆਂ ਵਿੱਚ ਮੈਂ ਇੱਕ ਆ ਜਾ ਕਹਿੰਦੇ ਇਸ ਤਰ੍ਹਾਂ ਵੱਡ ਵੁੱਡ ਲਾਵਾਂਗਾ। ਹੁਣ ਤੋਂ ਮਜਾਏ ਸੰਦੇਸ਼ਾ ਦੇ ਹਾਂ, ਨਾਲੇ ਘਾਹ ਲੈ ਜਾਵਾਂਗਾ, ਨਾਲੇ ਤੁਹਾਡਾ ਸੁਨੇਹਾ ਜਾ ਦੇਵਾਂਗਾ। ਤਬ ਸੁਰੇਸ਼ ਉੱਠ ਐਸੋ ਕੀਨਾ, ਹੋਏ ਕਵਲੇ ਸੇਵਕ ਤੋਂ ਸੁਣ ਕੇ ਜਿਹੜਾ ਇੰਦਰ ਦੇਵਤਾ ਜੋ ਜੋਗੀ ਬਣਿਆ ਉਹਨੇ ਉੱਠ ਕੇ ਇਸ ਤਰ੍ਹਾਂ ਜਾ ਕੀਤਾ, ਭਾਰਤ ਨਨਨ ਮੁਸ਼ਟ ਕਰ ਦੀਨਾ, ਇੱਕ ਮੁੱਠੀ ਜੀ ਦੇ ਨਾਲ ਘਾਹ ਜਾ ਪੱਟਿਆ ਤੇ ਉਹਦਾ ਕਹਿੰਦੇ ਭਾਰ ਉਹਨਾਂ ਦਾ ਮੁੱਠੀ ਘਾਹ ਨਾਲ ਹੀ ਪੰਡ ਜੀ ਬਣਾ ਕੇ ਦੇ ਦਿੱਤੀ ਤਾਕਤ ਨਾਲ। ਸਿਰ ਉਚਵਾਏ ਸਪੂਰੀ ਪਠਾਵਾ, ਇਸ ਤਰ੍ਹਾਂ ਸਿਰ ਤੇ ਘਾਹ ਦੀ ਪੰਡ ਜੀ ਚੁਕਾ ਕੇ ਇੰਦਰ ਦੇਵਤੇ ਨੇ ਇਹਨੂੰ ਕਹਿੰਦੇ ਕਰਤਾਰਪੁਰ ਨਗਰ ਵੱਲ ਨੂੰ ਭੇਜ ਦਿੱਤਾ। ਕਮਲੇ ਹਿਰਦੈ ਅਚਰਜ ਪਾਵਾ, ਕਮਲੇ ਸੇਵਕ ਨੇ ਹਿਰਦੇ ਵਿੱਚ ਬੜਾ ਅਚਰਜ ਬਣਾ, ਕਹਿੰਦੇ ਉਹ ਮੁੱਠੀ ਘਾਹ ਦੀ ਕਿਵੇਂ ਪੰਡ ਜੀ ਬਣਾ ਕੇ ਇਹਨੇ ਸਿਰ ਤੇ ਚੁਕਾ ਤੀ ਹੈ। ਅਜਮਤ ਯੁਕਤ ਤੇਜ ਦਿਪਤਾਈ, ਇਸ ਕਰਕੇ ਵੀ ਬੜਾ ਸ਼ਕਤੀ ਵਾਲਾ ਹੈ, ਮੱਥੇ ਦਾ ਚਿਹਰਾ ਬੜਾ ਤੇਜ ਪ੍ਰਕਾਸ਼ਦਾ ਧਮਕਦਾ ਹੈ। ਭੇਵ ਨਾ ਇਨਕੋ ਜਾਣਿਓ ਜਾਈ, ਇਹਨਾਂ ਤਿੰਨਾਂ ਦਾ ਭੇਤ ਨਹੀਂ ਜਾਣਿਆ ਜਾਂਦਾ ਵੀ ਇਹ ਕੌਣ ਹਨ। ਹੁਣ ਮੱਥਾ ਬੜਾ ਚਮਕਦਾ ਹੈ ਨਾ, ਤੂਰਨ ਪੁਰ ਮਹਿ ਤੂਰਨ ਜਬ ਹੀ ਆਵਾ, ਕਿਉਂ ਖਿਆਲ ਜਿਹਾ ਕਰਦਾ ਘਾਹ ਦੀ ਪੰਡ ਲੈ ਕੇ ਕਰਤਾਰਪੁਰ ਸਾਹਿਬ ਦੇ ਵਿੱਚ ਬੜੀ ਛੇਤੀ ਆ ਗਿਆ। ਪਿਖਤ ਹੁਤੇ ਪ੍ਰਭ ਬਚਨ ਅਲਾਵਾ, ਗੁਰੂ ਮਹਾਰਾਜ ਵੇਖਦੇ ਹੈ ਸੀ ਤੇ ਵੇਖਿਆ ਘਾਹ ਦੀ ਪੰਡ ਜੀ ਲਈ ਆਉਂਦਾ ਤੇ ਬਚਨ ਕਿਹਾ ਮਹਾਰਾਜ ਨੇ। ਕਮਲੇ ਜਸ ਪਦ ਤ੍ਰਿਣ ਲੈ ਆਇਓ, ਕਹਿੰਦੇ ਵੀ ਕਮਲੇ ਸੇ ਘਾਹ ਦੀ ਪੰਡ ਤਾਂ ਬੜੀ ਛੇਤੀ ਤੂੰ ਲੈ ਆਇਆ, ਕਿਦੋਂ ਕਿਸੂ ਕੋ ਜਾਏ ਚੁਰਾਇਓ, ਕਹਿੰਦੇ ਵੀ ਅਥਵਾ ਕਿਸੇ ਦਾ ਵੱਡਿਆ ਵਢਾਇਆ ਤਾਂ ਨੀ ਚੁੱਕ ਕੇ ਲੈ ਆਇਆ, ਚੋਰੀ ਤਾਂ ਨੀ ਲੈ ਆਇਆ। ਬਲ ਛਾਲ ਕਰ ਜੇ ਲੀਨੇ ਪਰ ਕੋ, ਇਹ ਵੀ ਕਹਿੰਦੇ ਹੋਰ ਕਿਸੇ ਬਗਾਨੇ ਦੇ ਬਲ ਸ਼ਰੇਵ ਕਰਕੇ ਤੂੰ ਇਹ ਭਕਾ ਦੇ ਪੱਠੇ ਜਿਹੜੇ ਪੰਡ ਜੀ ਲਿਆਇਆ ਹੈ ਨਾ। ਤੋਨ ਜਾ ਹੋ ਅਗਾਰੀ ਘਰ ਕੋ, ਇਹ ਕਮਲੇ ਸੇਵਕ ਪੰਡ ਜੀ ਲੈ ਕੇ ਅੱਗੇ ਘਰ ਨੂੰ ਨਾ ਤੂੰ ਜਾਈ, ਹਮਰੀ ਮਹਿਖਨ ਨਾ ਹੈ ਖੁਆਏ, ਦੂਜਿਆਂ ਦੇ ਖੇਤ ਦੇ ਘਾਹ ਦੇ ਪੱਠੇ ਜੇ ਖੋਦ ਕੇ ਜਾਂ ਕਹਿੰਦੇ ਸਾਡੀਆਂ ਗੂੰਗਾਂ ਮੱਝਾਂ ਨੂੰ ਨੀ ਤੂੰ ਇਹ ਚੋਰੀ ਦਾ ਮਾਲ ਪਾਉਣਾ ਹੈ। ਪੋਹਰੋ ਧਰੋ ਜਹ ਤੇ ਤੂੰ ਲਿਆਏ, ਇਹ ਸਾਡਾ ਵਚਨ ਮਨ ਜਿੱਥੋਂ ਇਹ ਚੁੱਕ ਕੇ ਲਿਆ ਉੱਥੇ ਜਾ ਕੇ ਤੂੰ ਰੱਖ ਦੇ, ਇਹਨੂੰ ਸਾਡੇ ਪਸ਼ੂਆਂ ਨੂੰ ਇਹ ਚੋਰੀ ਦਾ ਮਾਲ ਨੀ ਤੂੰ ਪਾਉਣਾ ਹੈ। ਦੋਹਰਾ ਕਮਲਾ ਬੋਲਿਓ ਬੰਦ ਕਰ, ਉਸ ਵੇਲੇ ਕਮਲਾ ਸੇਵਕ ਹੱਥ ਜੋੜ ਕੇ ਸਤਿਗੁਰੂ ਨੂੰ ਇਉਂ ਬੋਲਿਆ, ਨਹੀਂ ਚੁਰਾਇਓ ਜਾਏ, ਮੈਂ ਬਾਹਰ ਆਪਣੇ ਖੇਤਾਂ ਵਿੱਚ ਜਾ ਕੇ ਘਾਹ ਕਿਸੇ ਦਾ ਵੱਢਿਆ ਹੋਇਆ ਚੋਰੀ ਨਹੀਂ ਕੀਤਾ ਹੈ। ਜੋ ਆਨੇ ਤੂਰਨ ਤ੍ਰਿੰਨ, ਇਸ ਤਰ੍ਹਾਂ ਮਾਰਾ ਮੈਂ ਘਾਹ ਦੀ ਪੰਡ, ਘਾਹ ਦੇ ਪੱਠੇ ਛੇਤੀ ਲਿਆਂਦੇ ਹਨ, ਤਿਉ ਸੁਣੀਏ ਸੁਖਦਾਏ, ਇਹ ਸੁਖ ਦੇਣ ਵਾਲੇ ਸੁਣੇ ਉਹੀ ਬਚਨ ਸੁਣ ਲਓ ਵੀ ਆਹ ਕਾਰਨ ਹੈ ਛੇਤੀ ਲਿਆਉਣ ਦਾ। ਚੌਪਈ ਤ੍ਰੈ ਜੋਗੀ ਬਾਹਰ ਹੈ ਵੈਸੇ, ਕੀ ਦੱਸਾਂ ਤਿੰਨ ਜਿਹੜੇ ਜੋਗੀ ਹੈ ਬਾਹਰ ਬਾਹਰ ਬੈਠੇ ਹੈ ਕਰਤਾਰਪੁਰ ਸਾਹਿਬ, ਦੇਖੇ ਮੈਂ ਸੋ ਅਜਮਤੀ ਜੈਸੇ, ਇਸ ਤਰ੍ਹਾਂ ਦੇ ਮਹਾਰਾਜ ਜੋਗੀ ਉਸੇ ਤਰ੍ਹਾਂ ਦੇਖੇ, ਉਹ ਬੜੀ ਤਾਕਤ ਵਾਲੇ ਕਰਾਮਾਤ ਵਾਲੇ ਵੀ। ਇੱਕ ਮੁਸ਼ਟ ਮਹਿ ਤ੍ਰਿੰਨ ਤਿੰਨ ਲੈ ਕਰ, ਉਹਨਾਂ ਵਿੱਚੋਂ ਇੱਕ ਜੋਗੀ ਨੇ ਮਹਾਰਾ ਮੁੱਠੀ ਘਾਹ ਜਾ ਪੱਟਿਆ ਤੇ ਮੁੱਠੀ ਵਿੱਚ ਲੈ ਕੇ ਭਾਰ ਬੰਧਾਏ ਉਚਾਏ ਦਿਓ ਸਿਰ, ਮੇਰੇ ਸਿਰ ਤੇ ਕਹਿੰਦੇ ਭਾਰ ਜਾ ਬਣਾ ਕੇ ਪੰਡ ਜੀ ਬਣਾ ਕੇ ਚੁਕਾ ਤਾ ਉਸਨੇ। ਤੁਮਕੋ ਇੱਕ ਸੰਦੇਸ਼ਾ ਦੀਨ, ਉਹ ਤਿੰਨਾਂ ਨੇ ਮਹਾਰਾ ਆਪ ਜੀ ਨੂੰ ਇੱਕ ਸੁਨੇਹਾ ਜਾ ਦਿੱਤਾ, ਕਹਿ ਪੱਟ ਗਾਂਠੀ ਖੋਲਣ ਕੀ ਨਾ, ਕਹਿ ਕੇ ਜਿਹੜੀ ਉਹ ਬਸਤਰ ਦੀ ਉਹ ਗੰਢ ਜੀ ਸੀ ਉਹਨੂੰ ਖੋਲਣਾ ਕੀਤਾ। ਦੀਪ ਭੂਤ ਗੁਰੂ ਘਰ ਮਹਿ ਜਬ, ਗੁਰੂ ਮਹਾਰਾਜ ਦੇ ਹੱਥਾਂ ਵਿੱਚੋਂ ਜਦੋਂ ਸਵਾਹ ਜੀ ਦੇ ਦਿੱਤੀ ਇਸ ਨੇ, ਸ਼ੰਕਰ ਕਰ ਕੀ ਜਾਨ ਲਈ ਤਬ, ਗੁਰੂ ਮਹਾਰਾਜ ਨੇ ਉਸ ਵੇਲੇ ਵੀ ਇਹ ਸ਼ਿਵ ਜੀ ਦੀ ਹੱਥਾਂ ਦੀ ਹੈ ਸਵਾਹ ਜੀ, ਉਹ ਸਵਾਹ ਜੀ ਮਰਦਾ ਰਹਿੰਦਾ ਹੈ। ਕਮਲਾ ਹਮਰੋ ਲਿਆਏ ਸੰਦੇਸ਼ਾ, ਮਹਾਰਾਜ ਕਹਿੰਦੇ ਵੀ ਕਮਲੇ ਸੇਵਕ ਤੂੰ ਤਾਂ ਸਾਡਾ ਸੁਨੇਹ ਹੀ ਲੈ ਆਇਆ ਹੈ। ਬੇਰ ਇਉਂ ਕਹਿ ਜਗਤੇਸ਼ਾ, ਜਗਤ ਦੇ ਮਾਲਕ ਨੇ ਤਿੰਨ ਵਾਰੀ ਕਿਹਾ ਵੀ ਤੂੰ ਤਾਂ ਉੱਪਰਲਾ ਸੁਨੇਹਾ ਲੈ ਆਇਆ ਹੈ। ਬਹੁਰ ਬਚਨ ਉਚਰੇ ਸ੍ਰੀ ਬਦਨਾ, ਫਿਰ ਉਦੋਂ ਵਾਰ ਮਾਰਨ ਮੁਖੋਂ ਇਸ ਤਰ੍ਹਾਂ ਦੇ ਬਚਨ ਕਹੇ, ਕਮਲੇ ਜਾ ਹੋ ਸਧਾਰਨ ਸਦਨਾ, ਲੈ ਵੀ ਕਮਲੇ ਸੇਵਕ ਤੂੰ ਸਧਾਰਨ ਜਿਹੜਾ ਸਿੱਖ ਉਹਦੇ ਘਰ ਵਿੱਚ ਚਲਾ ਜਾ, ਆਨਾ ਹਮਰੇ ਨਿਕਟ ਬੁਲਾਈ, ਉਹ ਸਧਾਰਨ ਗੁਰਸਿੱਖ ਨੂੰ ਹੁਣੇ ਕਹਿੰਦੇ ਬੁਲਾ ਕੇ ਸਾਡੇ ਕੋਲ ਤੂੰ ਲਿਆ, ਗਮਨਿਓ ਕਮਲਾ ਆਇਸ ਪਾਈ, ਮਹਾਰਾਜ ਦੀ ਆਗਿਆ ਆਇਸ ਪਾ ਕੇ ਕਮਲਾ ਸੇਵਕ ਸੁਧਾਰਨ ਦੇ ਘਰ ਵੱਲ ਨੂੰ ਚਲਾ ਗਿਆ। ਸ੍ਰੀ ਅੰਗਦ ਤੇ ਸੋ ਪਸ ਚਾਤੀ, ਕਿਉਂਕਿ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਖਡੂਰ ਸਾਹਿਬ ਦੇ ਜਾਣ ਤੋਂ ਬਾਅਦ ਵਿੱਚ ਕਰਤ ਰਹਿਤ ਸੇਵਾ ਦਿਨ ਰਾਤੀ, ਇਹ ਜਿਹੜਾ ਸੁਧਾਰਨ ਨਾਵੇਂ ਗੁਰਸਿੱਖ ਹੈ ਇਹੀ ਗੁਰੂ ਮਹਾਰਾਜ ਜੀ ਨੇ ਰਾਤ ਸੇਵਾ ਟਹਿਲ ਕਰਦਾ ਰਹਿੰਦਾ, ਸਗਰੇ ਬਸਤਰ ਸਵੱਛ ਸੋ ਕਰਹੀ, ਮਹਾਰਾਜ ਦੇ ਪਹਿਨਣ ਵਾਲੇ ਬਸਤਰ ਸਾਰੇ ਧੋ ਧੂ ਕੇ ਹੀ ਸਾਫ ਸੁਥਰੇ ਕਰਦਾ ਹੁੰਦਾ ਸੀ। ਚਰਨ ਪਖਾਰ ਹਰਖ ਉਰ ਭਰ ਹੀ, ਮਹਾਰਾਜ ਦੇ ਚਰਨ ਧੋਂਦਾ ਸੀ ਇਸ ਤਰ੍ਹਾਂ ਖੁਸ਼ੀ ਨਾਲ ਹਿਰਦੇ ਵਿੱਚ ਭਰ ਜਾਂਦਾ ਸੀ। ਇਤਿਆਦਿਕ ਜੋ ਸੇਵਾ ਸਾਰੀ, ਮਹਾਰਾਜ ਦੀ ਜਿੰਨੀ ਕਹਿੰਦੇ ਸਰੀਰ ਦੀ ਕਰਮ ਕਿਰਿਆ ਸੇਵਾ ਹੈ ਸਾਰੀ ਦੀ ਸਾਰੀ, ਕਰਤ ਸਦਾ ਪ੍ਰੀਤੀ ਉਰ ਧਾਰੀ, ਹਿਰਦੇ ਵਿੱਚ ਬਹੁਤ ਪ੍ਰੀਤੀ ਧਾਰ ਕੇ ਕਰਦਾ ਹੁੰਦਾ। ਸੋ ਬੁਲਵਾਏ ਲੀਨ ਨਿਜ ਸੰਗਾ, ਉਹਨੂੰ ਕਹਿੰਦੇ ਬੁਲਵਾ ਕੇ ਸੱਦ ਕੇ ਆਪਣੇ ਨਾਲ ਲੈ ਲਿਆ। ਗਮਨੇ ਬਾਹਿਰ ਗੁਰੂ ਉਤੰਗਾ, ਹਾਂ ਜੋ ਗੁਰੂ ਮਹਾਰਾਜ ਸਭ ਤੋਂ ਉੱਚੇ ਦਰਜੇ ਦੇ ਮਾਲਕ ਉੱਚੇ ਮਹਾਨ ਬਾਹਰ ਬਾਹਰ ਨੂੰ ਚਲੇ ਗਏ, ਔਰ ਦਾਸ ਸਭ ਦੀਨ ਹਟਾਈ, ਹੋਰ ਜਿੰਨੇ ਗੁਰੂ ਘਰ ਦੇ ਸਿੱਖ ਸੇਵਕ ਦਾਸ ਉਹਨਾਂ ਨੂੰ ਹਟਾ ਦਿੱਤਾ ਰੋਕ ਦਿੱਤਾ ਹੈ। ਪਹੁੰਚਤ ਭਏ ਜਾਏ ਤੇ ਹਿਥਾਈ, ਉਸ ਥਾਂ ਤੇ ਜਾ ਪਹੁੰਚੇ ਹਨ, ਕਿਤਕ ਦੂਰ ਬੈਠਾਏ ਸਧਾਰਨ, ਕਹਿੰਦੇ ਜਿਹੜਾ ਸਧਾਰਨ ਨਾਵੇਂ ਗੁਰਸਿੱਖ ਉਸ ਨੂੰ ਕੁਝ ਕੁ ਦੂਰ ਜਾ ਕਰਕੇ ਬਿਠਾ ਦਿੱਤਾ। ਮਿਲੇ ਜਾਏ ਤੇ ਨਰਕ ਨਿਵਾਰਨ। ਜੋ ਨਰਕਾਂ ਦੇ ਦੁੱਖਾਂ ਨੂੰ ਨਿਵਰਤ ਕਰਨ ਵਾਲੇ ਗੁਰੂ ਨਾਨਕ ਸਾਹਿਬ ਤਿੰਨੇ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਉਹਨਾਂ ਨੂੰ ਜਾ ਮਿਲੇ ਜੁਲੇ। ਜਯਤ ਸਚਦਾਨੰਦ ਸੰਦੋਹੰ। ਹਾਂ, ਜਦੋਂ ਮਹਾਰਾਜ ਜਾ ਕੇ ਪਹੁੰਚੇ ਹਨ ਉਸ ਵੇਲੇ ਉਹ ਮੁੱਖੋਂ ਬੋਲੇ, ਹੇ ਸਚ ਆਨੰਦ ਸਰੂਪ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਆਪ ਜੀ ਦੀ ਹਮੇਸ਼ਾ ਜੈ ਹੋਵੇ, ਫਤਿਹ ਹੋਵੇ। ਕਹਿ ਅਸ ਉੱਠੇ ਪਰਮ ਸੁਖ ਹੋਹੰ। ਇਸ ਤਰ੍ਹਾਂ ਕਹਿੰਦੇ ਉਹ ਤਿੰਨੇ ਜਾਣੇ ਕਹਿ ਉੱਠੇ ਵੀ ਮਹਾਨ ਸੁਖ ਪ੍ਰਾਪਤ ਹੋਵੇ। ਦੇਖ ਸਰੂਪ ਹਿਰਦੇ ਹਰ ਖਾਏ। ਗੁਰੂ ਨਾਨਕ ਸਾਹਿਬ ਦਾ ਸੋਹਣਾ ਸਰੂਪ ਦੇਖ ਕੇ ਤਿੰਨੇ ਹਿਰਦੇ ਵਿੱਚ ਬਹੁਤ ਖੁਸ਼ ਹੋ ਗਏ। ਲੋਚਨ ਕਮਲ ਪ੍ਰਫੁੱਲ ਸੁਹਾਏ। ਨੇਤਰ ਜਿਹੜੇ ਕਵਲ ਵਾਂਗੂ ਸੋਹਣੇ ਨਾ ਦੇਖਣ ਗਏ ਹਨ ਖੁਸ਼ੀ ਵਿੱਚ। ਬਹੁਰ ਪ੍ਰੇਮ ਜੁਤ ਉਸਤਤ ਠਾਨੇ। ਫਿਰ ਬਹੁਤ ਹੀ ਪ੍ਰੇਮ ਸਹਿਤ ਇਹਨਾਂ ਨੇ ਮਹਾਰਾਜ ਦੀ ਉਸਤੀ ਕੀਤੀ। ਪਰਮ ਮਨੋਹਰ ਕ੍ਰਮ ਮਨ ਬਾਨੇ। ਮਹਾਨ ਕਹਿੰਦੇ ਮਨ ਨੂੰ ਸ਼੍ਰੋ ਬਾਣੀ ਮਨ ਬਾਣੀ ਸਰੀਰ ਕਰਕੇ ਉਸਤੀ ਕੀਤੀ ਹੈ। ਤੋਟਕ ਛੰਦ ਅਬ ਰਾਮ ਸਦਾ ਸੁਖ ਧਾਮ ਪ੍ਰਭੋ। ਇਹ ਗੁਰੂ ਮਹਾਰਾਜ ਸੁਖਾਂ ਦੇ ਘਰ ਹਮੇਸ਼ਾ ਬਹੁਤ ਅਬਰਾਨ ਬਹੁਤ ਹੀ ਸੁੰਦਰ ਰੂਪ। ਗਤ ਦਾਇਕ ਨਾਇਕ ਲੋਕ ਸਭੋ। ਸਾਰੇ ਲੋਕਾਂ ਨੂੰ ਮਾਰਾ ਮੁਕਤੀ ਦੇਣ ਵਾਲੇ ਸਾਰੇ ਲੋਕਾਂ ਦੇ ਨਾਇਕ ਮਾਲਕ। ਦੁੱਖ ਕਾਇਕ ਸਾਇਕ ਬੈਨ ਤੁਯੰ। ਤੁਹਾਡੇ ਮਾਰਾ ਜਿਹੜੇ ਬਚਨਾ ਰੂਪੀ ਤੀਰ ਹੈ ਸਾਰੇ ਦੁੱਖਾਂ ਦੇ ਨਾਸ ਕਰਤਾ ਹਨ। ਭਵ ਪਾਲਕ ਕਾਲਕ ਨਿਤ ਜਯੰ। ਤੁਸੀਂ ਭਵ ਸੰਸਾਰ ਨੂੰ ਮਾਰਾ ਭਵ ਕੀ ਪੈਦਾ ਕਰਨ ਵਾਲੇ ਹੋ। ਇਹ ਭਵ ਦੇ ਵਿੱਚੋਂ ਦੋਵੇਂ ਅਰਥ ਲੇਖਾ ਅਲੰਕਾਰ ਗ੍ਰਹਿਣ ਕਰਨੇ ਹੈ। ਤੁਸੀਂ ਸੰਸਾਰ ਨੂੰ ਭਵ ਜਨਮ ਦੇਣ ਵਾਲੇ ਪੈਦਾ ਕਰਨ ਵਾਲੇ ਹੋ, ਫਿਰ ਪੈਦਾ ਕੀਤੇ ਸੰਸਾਰ ਦੀ ਪਾਲਣਾ ਕਰਨ ਵਾਲੇ ਵੀ ਹੋ, ਹਮੇਸ਼ਾ ਘਾਲ ਕਰਨ ਵਾਲੇ ਸੰਸਾਰ ਨੂੰ ਮਾਰਨ ਵਾਲੇ ਆਪ ਜੀ ਦੀ ਹਮੇਸ਼ਾ ਫਤਿਹ ਜਿੱਤ ਹੋਵੇ। ਤੁਮ ਬਾਵਨ ਪੂਰਬ ਰੂਪ ਧਰਿਓ। ਤੁਸੀਂ ਪਹਿਲਾਂ ਮਹਾਰਾਜ ਸਰਯੁਗ ਦੇ ਵਿੱਚ ਬਰਰਾਜੇ ਨੂੰ ਸ਼ਰਨ ਵਾਸਤੇ ਬਾਵਨ ਰੂਪ ਧਾਰਿਆ। ਹੋਏ ਰਾਘਵ ਰਾਵਣ ਦੈਤ ਹਰਿਓ। ਇਸ ਤਰ੍ਹਾਂ ਰਾਘਵਾਂ ਦੀ ਵੰਸ਼ ਵਿੱਚ ਰਾਮ ਰੂਪ ਹੋ ਕੇ ਰਾਵਣ ਦੈਤ ਨੂੰ ਨਾਸ ਕੀਤਾ। ਪੁਨ ਜਾਦਵ ਵੰਸਹ ਕੰਸ ਮਰਿਓ। ਯਾਦਵਾਂ ਦੀ ਵੰਸ਼ ਦੇ ਵਿੱਚ ਪੈਦਾ ਹੋ ਕੇ ਜਿਹੜਾ ਕੰਸ ਦੁਸ਼ਟੀ ਉਸ ਨੂੰ ਮਾਰਿਆ। ਕਲ ਕਾਲ ਸੋ ਨਾਨਕ ਨਾਮ ਪਰੇ। ਸਾਨੂੰ ਤਾਂ ਇਉਂ ਹੀ ਦਿਸਦਾ ਵੀ ਹੁਣ ਕਲਯੁਗ ਦੇ ਵਿੱਚ ਤੁਹਾਡਾ ਨਾਮ ਗੁਰੂ ਨਾਨਕ ਸਾਹਿਬ ਪਿਆ ਹੋਇਆ। ਤਵ ਸੀਸ ਸਹੰਸਰ ਨਾ ਏਕ ਸਿਰੰਗ। ਹਾਂ ਮਹਾਰਾਜ, ਤੁਹਾਡੇ ਸਰਗੁਣ ਸਰੂਪ ਦੇ ਵਿੱਚ ਹਜ਼ਾਰਾਂ ਕਹਿੰਦੇ ਸਿਰ ਹਨ, ਨਿਰਗੁਣ ਸਰੂਪ ਦੇ ਵਿੱਚ ਤੁਹਾਡਾ ਇੱਕ ਵੀ ਸ਼ੀਸ਼ ਨਹੀਂ। ਕਰ ਪਾਦ ਅਨੇਕ ਨ ਏਕ ਕਰੰ। ਮਹਾਰਾਜ, ਸਰਗੁਣ ਸਰੂਪ ਦੇ ਵਿੱਚ ਤੁਹਾਡੇ ਅਨੇਕਾਂ ਹਜ਼ਾਰਾਂ ਹੱਥ ਪੈਰ ਹੈ, ਨਿਰਗੁਣ ਸਰੂਪ ਵਿੱਚ ਤੁਹਾਡਾ ਇੱਕ ਵੀ ਚਰਨ ਫੱਥ ਨਹੀਂ। ਬਿਨ ਅੰਤ ਬਿਲੋਚਨ ਕੋਇ ਨ ਹੈ। ਮਹਾਰਾਜ, ਸਰਗੁਣ ਸਰੂਪ ਦੇ ਵਿੱਚ ਤੁਹਾਡੇ ਜਿਹੜੇ ਅਨੇਤਰ ਬਿਨਾਂ ਅੰਤ ਤੋਂ ਬਿਨਾਂ ਗਿਣਤੀ ਤੋਂ ਹੈ, ਨਿਰਗੁਣ ਸਰੂਪ ਦੇ ਵਿੱਚ ਤੁਹਾਡਾ ਕੋਈ ਵੀ ਨੇਤਰ ਹੈ ਨਹੀਂ। ਬਹੁ ਮੂਰਤ ਹੋ ਅਨਮੂਰਤ ਹੈ। ਹਾਂ, ਬਹੁਤੇ ਸ਼ਕਲਾਂ ਵਾਲੇ ਹੋ ਸਰਗੁਣ ਰੂਪ ਦੇ ਵਿੱਚ, ਨਿਰਗੁਣ ਸਰੂਪ ਦੇ ਵਿੱਚ ਆਪਦੀ ਕੋਈ ਸ਼ਕਲ ਸੂਰਤ ਨਹੀਂ। ਜਗ ਨਾਮ ਸਹੰਸਰ ਅਨਾਮ ਅਹੋ। ਮਹਾਰਾਜ, ਇਸ ਤਰ੍ਹਾਂ ਸਰਗੁਣ ਸਰੂਪ ਦੇ ਵਿੱਚ ਆਪ ਜੀ ਦੇ ਹਜ਼ਾਰਾਂ ਨਾਮ ਸਾਜੀ ਵਿਜਾਤੀ ਕਰਮ ਕਿਰਿਆ ਹੈ, ਨਿਰਗੁਣ ਸਰੂਪ ਦੇ ਵਿੱਚ ਆਪ ਜੀ ਦਾ ਕੋਈ ਵੀ ਨਾਮ ਹੈ ਨਹੀਂ। ਬਹੁ ਸਰੋਨਨ ਤੇ ਬਿਨ ਸਰੋਨ ਰਹੋ। ਹਾਂ, ਸਰਗੁਣ ਸਰੂਪ ਦੇ ਵਿੱਚ ਮਹਾਰਾਜ ਆਪ ਹਜ਼ਾਰਾਂ ਕੰਨਾਂ ਵਾਲੇ ਹੋ, ਨਿਰਗੁਣ ਸਰੂਪ ਦੇ ਵਿੱਚ ਆਪ ਬਿਨਾਂ ਕੰਨਾਂ ਤੋਂ ਹੋ ਰਹੇ ਹੋ। ਬ੍ਰਹਮੰਡ ਬਰਾਠ ਸਰੂਪ ਤੁਯੰ। ਹਾਂ, ਜਿੰਨਾ ਬ੍ਰਹਮੰਡ ਹੈ ਮਹਾਰਾਜ, ਇਹ ਤੁਹਾਡਾ ਬਰਾਠ ਸਰੂਪ ਹੈ। ਹਹ ਲੋਚਨ ਭਾਨ ਮਯੰਕ ਦੁਯੰ। ਇਸੇ ਤਰ੍ਹਾਂ ਬਰਾਠ ਸਰੂਪ ਦੇ ਵਿੱਚ ਮਹਾਰਾਜ ਦੋਵੇਂ ਜਿਹੜੇ ਚੰਦਰਮਾ ਤੇ ਸੂਰਜ ਇਹ ਤੁਹਾਡੇ ਬਰਾਠ ਸਰੂਪ ਦੇ ਨੇਤਰ ਹਨ। ਅਸ਼ਟਾਦਸ ਭਾਰ ਰੁਮਾਵਲ ਯੰ। 18 ਭਾਰ ਜਿੰਨੀ ਹੈ ਕਹਿੰਦੇ ਰੁਮਾਵਲੀ ਬਨਸਪਤੀ ਹੈ ਦਰਖਤਾਂ ਦੀ। ਉਦਰੋਦਿਤ ਹੈ ਤੁਹਾਡੇ ਰੋਮ ਹਨ ਸਰੀਰ ਦੇ ਬਰਾਟ ਤੇ। ਉਦਰੋਦਿਤ ਹੈ ਸਰਤਾ ਨਸਯੰ। ਇਸੇ ਤਰ੍ਹਾਂ ਜਿੰਨੇ ਆ ਸੱਤ ਸਮੁੰਦਰ ਹੈ ਇਹ ਤੁਹਾਡਾ ਪੇਟ ਹੈ ਵੱਡਾ ਸਾਰਾ, ਜਿੰਨੀਆਂ 999 ਨੜੀਆਂ ਹਨ, ਇਹ ਤੁਹਾਡੀਆਂ ਕਹਿੰਦੇ ਵਿਰਾਟ ਸਰੂਪ ਦੇ ਸਰੀਰ ਦੀਆਂ ਨਾੜੀਆਂ ਹਨ। ਮੁਖ ਪਾਵਕ ਦਾੜ ਜਮੰਗ ਜਨਿਆਂ, ਇਸੇ ਤਰ੍ਹਾਂ ਮਹਾਰਾਜ ਜਿਹੜਾ ਅਗਨੀ ਦੇਵਤਾ ਇਹ ਆਪ ਜੀ ਦਾ ਵਿਰਾਟ ਸਰੂਪ ਦਾ ਮੁੱਖ ਹੈ, ਜਿਹੜੇ ਜਮ ਹੈ ਜਮਦੂਤ ਹੈ, ਇਹ ਮਹਾਰਾਜ ਵਿਰਾਟ ਸਰੂਪ ਦੀਆਂ ਆਪ ਦੀਆਂ ਦਾੜਾਂ ਜਾਣੀਆਂ ਜਾਂਦੀਆਂ। ਕੁਝ ਲੋਕ ਪਤੀ ਤੁਮਰੀ ਗਨੀਏ, ਹਾਂ ਇਸੇ ਤਰ੍ਹਾਂ ਕੁਝ ਲੋਕ ਪਤੀ ਤੁਮਰੇ ਗਨੀਏ, ਮਹਾਰਾਜ ਜਿਹੜੇ ਆ ਲੋਕਪਤੀ ਹੈ ਨਾ, ਅੱਠ ਦਿਗਪਾਲ ਹਨ, ਇਹੀ ਤੁਹਾਡੀਆਂ ਮਹਾਰਾਜ ਬਾਹਾਂ ਜਾਣੀਆਂ ਜਾਂਦੀਆਂ ਗਿਣੀਆਂ ਜਾਂਦੀਆਂ। ਸੱਤ ਲੋਕ ਸਿਰੰਗ ਸੋ ਪਤਾਲ ਪਦੰਗ, ਉੱਪਰਲੇ ਜਿਹੜੇ ਸੱਤ ਲੋਕ ਹੈ ਇਹ ਵਿਰਾਟ ਸਰੂਪ ਦਾ ਆਪ ਜੀ ਦਾ ਸਰੀਰ ਹੈ, ਹੇਠਲੇ ਜਿਹੜੇ ਸੱਤ ਪਤਾਲ ਹੈ ਇਹ ਮਹਾਰਾਜ ਆਪ ਜੀ ਦੇ ਵਿਰਾਟ ਸਰੂਪ ਦੇ ਚਰਨ ਹਨ। ਮੱਧ ਦੇਸ਼ ਸ਼ਿਤੰਗ ਬਚ ਬੇਦ ਬਦੰਗ, ਹਾਂ ਮਹਾਰਾਜ ਇਸੇ ਤਰ੍ਹਾਂ ਜਿਹੜੀ ਆ ਮਾਤ ਲੋਕ ਦੀ ਧਰਤੀ ਇਹ ਆਪ ਜੀ ਮੱਧ ਦੇਸ਼ ਹੈ, ਆਪ ਜੀ ਦਾ ਵਿਰਾਟ ਸਰੂਪ ਦਾ ਕਹਿੰਦੇ ਲੱਕ ਵਾਲਾ ਅਸਥਾਨ ਹੈ। ਬਚ ਬੇਦ ਬਦੰਗ, ਇਸੇ ਤਰ੍ਹਾਂ ਚਿਹਰੇ ਚਿਹਰੇ ਚਿਹਰੇ ਚਾਰੇ ਬੇਦ ਹੈ, ਇਹੀ ਆਪ ਜੀ ਦੇ ਵਿਰਾਟ ਸੂਪ ਦੇ ਮੁੱਖ ਦੇ ਬਚਨ ਹਨ। ਗਿਆਨ ਦੇ ਬਚਨ ਆਪ ਜੀ ਦੇ ਮਹਾਰਾਜ ਬਚਨ ਹਨ, ਗਿਆਨ ਦੇ ਬਚਨ ਹੀ ਆਪ ਜੀ ਦੇ ਵਿਰਾਟ ਸੂਪ ਦੇ ਬਚਨ ਹਨ। ਧਰਮ ਪੂਰਬ ਭਾਗ ਧਰਮ ਪਿਠੰਗ, ਇਸੇ ਤਰ੍ਹਾਂ ਜਿਹੜਾ ਅਕਾਲੀ ਧਰਮ ਹੈ ਇਹ ਆਪ ਜੀ ਦਾ ਕਹਿੰਦੇ ਪੂਰਬਲਾ ਪਹਿਲਾ ਮੂਰਲਾ ਹਿੱਸਾ ਹੈ, ਸਨਮੁਖ ਸਚੇਰੇ ਵਾਲਾ ਪਾਸਾ ਹੈ, ਜਿਹੜਾ ਕਹਿੰਦੇ ਅਧਰਮ ਹੈ ਇਹ ਆਪ ਜੀ ਦੀ ਪਿਛਲੀ ਕੰਡ ਪਿੱਠ ਹੈ। ਭਰਵ ਕਾਲ ਪ੍ਰਵੰਜਨ ਸਵਾਸ ਸਵਾਸ ਨਿਠੰਗ, ਇਸੇ ਤਰ੍ਹਾਂ ਜਿਹੜਾ ਕਾਲ ਹੈ ਇਹ ਆਪ ਜੀ ਦੇ ਪ੍ਰਵੱਟੇ ਹੈ, ਤੇ ਜਿਹੜੀ 59 ਪ੍ਰਕਾਰ ਦੀ ਪੌਣ ਹੈ ਇਹ ਆਪ ਜੀ ਦੇ ਨਿਠੰਗ ਕੀ ਹੈ ਭਲੀ ਪ੍ਰਕਾਰ ਇਹ ਸਵਾਸ ਹਨ ਵਿਰਾਟ ਸਰੀਰ ਦੇ। ਤਵ ਰੂਪ ਚਰਾਚਰ ਸਰਬ ਹਰੇ, ਤੁਹਾਡਾ ਜਿਹੜਾ ਸਰੂਪ ਹੈ ਮਹਾਰਾਜ ਜਿੰਨੇ ਵੀ ਜੜ ਚੇਤਨ ਹਨ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਤੇ ਨਾਸ ਕਰਨ ਵਾਲਾ ਵੀ ਹੈ। ਉਰ ਮਾਹੇ ਗੁਰੰਗ ਆਸ ਧਿਆਨ ਧਰੇ, ਐਸਾ ਜਿਹੜਾ ਧਿਆਨ ਹੈ ਗੁਰਾਂ ਦਾ ਹਿਰਦੇ ਵਿੱਚ ਧਾਰ ਕੇ ਮੱਥਾ ਟੇਕਿਆ ਇਹਨਾਂ ਨੇ ਤੇ ਉਸਤੀ ਕੀਤੀ ਹੈ। ਨਰ ਤੇ ਭਵ ਸਿੰਧ ਨਬੀਚ ਪਰੇ, ਇਹੋ ਜਿਹਾ ਵਿਰਾਟ ਸਰੂਪ ਦਾ ਧਿਆਨ ਜੋ ਗੁਰੂ ਨਾਨਕ ਸਾਹਿਬ ਆਪਣੇ ਹਿਰਦੇ ਵਿੱਚ ਧਾਰਦੇ ਹੈ ਉਹ ਇਸ ਸੰਸਾਰ ਸਮੁੰਦਰ ਦੇ ਵਿੱਚ ਨੀ ਮੁੜ ਕੇ ਪੁਰਖ ਪੈਂਦੇ ਹਨ। ਹੋਏ ਮੋਖ ਕੁਬੰਧਨ ਨਾਸ਼ ਕਰੇ, ਉਹਨਾਂ ਦਾ ਤਾਂ ਛੁਟਕਾਰਾ ਹੋ ਜਾਂਦਾ ਹੈ, ਉਹਨਾਂ ਦੇ ਖੋਟੇ ਬੰਧਨ ਜਿਹੜੇ ਮੋਹ ਮਮਤਾ ਦੇ ਹੈ ਉਹ ਨਾਸ ਹੋ ਜਾਂਦੇ, ਤੁਸੀਂ ਕਰ ਦਿੰਦੇ ਹੋ। ਸਭ ਠੌਰ ਤੁਸੀਂ ਨਿਰਲੇਪ ਰਹੋ, ਮਹਾਰਾਜ ਸਾਰਿਆਂ ਥਾਵਾਂ ਵਿੱਚ ਵੀ ਤੁਸੀਂ ਵਿਆਪੇ ਹੋਏ ਹੋ ਤੇ ਸਾਰਿਆਂ ਥਾਵਾਂ ਵਿੱਚੋਂ ਨਿਰਲੇਪ ਹੋ ਕੇ ਅਸੰਗ ਹੋ ਕੇ ਵੀ ਤੁਸੀਂ ਰਹਿੰਦੇ ਹੋ। ਨਿਜ ਦਾਸਨ ਕੋ ਅਗਿਆਨ ਦਹੋ, ਆਪਣੇ ਸਿੱਖ ਸੇਵਕਾਂ ਦਾ ਜਿਹੜਾ ਅਗਿਆਨ ਆ ਗਿਆਨ ਦੀ ਅਗਨੀ ਨਾਲ ਤੁਸੀਂ ਦਗਦ ਕਰ ਦਿੰਦੇ ਹੋ, ਸਾੜ ਦਿੰਦੇ ਹੋ। ਹਮਰੀ ਤੁਮਕੋ ਪਦ ਬੰਧਨ, ਐਸੇ ਗੁਰੂ ਨਾਨਕ ਸਾਹਿਬ ਵਿਰਾਟ ਸਰੂਪ ਧਾਰਨ ਵਾਲੇ ਸਾਡੀ ਤਿੰਨਾਂ ਦੀ ਤੁਹਾਨੂੰ ਨਮਸਕਾਰ ਹੈ। ਘਨ ਗਿਆਨ ਪਖੰਡ ਨਿਕੰਦਨ ਹੋ, ਆਪ ਇੱਕ ਰਸ ਗਿਆਨ ਸਰੂਪ ਹੋ ਤੇ ਪਖੰਡ ਦੇ ਕੱਟਣ ਵਾਲੇ ਹੋ। ਚੌਪਈ ਇਸ ਪ੍ਰਕਾਰ ਕਰ ਰੁਚਰ ਵਡਾਈ, ਇਸ ਤਰ੍ਹਾਂ ਸੋਹਣੇ ਢੰਗ ਨਾਲ ਗੁਰੂ ਨਾਨਕ ਦੀ ਵਡਿਆਈ ਕਰਕੇ ਤਿੰਨਾਂ ਨੇ ਪੁਨ ਬਿਰੰਚ ਅਸ ਗਿਰਾ ਅਲਾਏ, ਉਦੋਂ ਬਾਅਦ ਜਿਹੜਾ ਬ੍ਰਹਮਾ ਉਸਨੇ ਸਤਿਗੁਰੂ ਵਚਨ ਕਿਹਾ ਹੈ। ਨਿਜ ਤਨ ਅੰਗਦ ਕਰ ਪਲਟਾਇਓ, ਹੇ ਗੁਰੂ ਨਾਨਕ ਸਾਹਿਬ ਤੁਸੀਂ ਆਪਣਾ ਜਿਹੜਾ ਉਹ ਸਰੀਰ ਹੈ ਉਹਨੂੰ ਗੁਰੂ ਅੰਗਦ ਰੂਪ ਦੇ ਵਿੱਚ ਬਦਲ ਲਿਆ ਹੈ। ਸਥਾਪ ਨੀਕ ਮਨ ਪਾਇਓ, ਤੁਹਾਡੇ ਮਨ ਨੂੰ ਕਹਿੰਦੇ ਚੰਗਾ ਲੱਗਿਆ, ਉਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਆਪਣੇ ਥਾਂ ਕਹਿੰਦੇ ਸਥਾਪਨ ਕਰ ਦਿੱਤਾ। ਸਤਨਾਮ ਪ੍ਰਗਟੋ ਜਗ ਜਾਪੂ, ਸਤਨਾਮ ਪ੍ਰਗਟੋ ਜਗ ਜਾਪ, ਪ੍ਰਗਟਿਓ ਜਗ ਜਾਪੂ, ਕਹਿੰਦੇ ਸਤਨਾਮ ਵਾਹਿਗੁਰੂ ਦਾ ਸੰਸਾਰ ਦੇ ਵਿੱਚ ਜਿਹੜਾ ਜਾਪ ਹੈ ਉਹ ਤੁਹਾਡੇ ਕਰਕੇ ਪ੍ਰਗਟ ਹੋ ਗਿਆ। ਸੱਚਖੰਡ ਗਮਨਹ ਅਬ ਆਪੂ। ਇਹ ਗੁਰੂ ਨਾਨਕ ਸਾਹਿਬ ਅਸੀਂ ਬੇਨਤੀ ਕਰਦੇ ਹਾਂ ਤੇ ਹੁਣ ਆ ਮਹਾਰਾਜ ਸੱਚਖੰਡ ਨੂੰ ਚਲੇ ਜਾਓ। ਸੁਣ ਕੇ ਬਚ ਸੀ ਨਾਨਕ ਮਾਨੇ। ਬ੍ਰਹਮਾ ਦੇ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਖਿੜੇ ਮੱਥੇ ਮੰਨ ਲਿਆ। ਨਿਜ ਸਥਾਨ ਸੋ ਤੀਨ ਸਿਧਾਨੇ। ਉਸੇ ਵੇਲੇ ਬ੍ਰਹਮਾ ਸ਼ਿਵ ਜੀ ਤੇ ਇੰਦਰ ਦੇਵਤਾ ਤਿੰਨੇ ਆਪੋ ਆਪਣੇ ਦੇਵ ਸਥਾਨਾਂ ਨੂੰ ਚਲੇ ਗਏ। ਜਿਹੜਾ ਇੰਦਰ ਇੰਦਰਪੁਰੀ ਸਵਰਗ ਵਿੱਚ ਚਲਿਆ ਗਿਆ, ਬ੍ਰਹਮਾ ਬ੍ਰਹਮ ਲੋਕ ਵਿੱਚ, ਸ਼ਿਵ ਜੀ ਇਸ ਤਰ੍ਹਾਂ ਕੈਲਾਸ਼ ਪਰਬਤ ਉੱਪਰ ਆ ਗਿਆ ਹੈ। ਹਟ ਤਬ ਆਏ ਸਧਾਰਨ ਮਿਲੇ। ਇਧਰ ਗੁਰੂ ਮਹਾਰਾਜ ਉੱਥੋਂ ਮੁੜ ਕੇ ਸਧਾਰਨ ਨਵੇਂ ਗੁਰਸਿੱਖ ਨੂੰ ਆ ਮਿਲੇ ਜੁੜੇ। ਤਿਹ ਕੋ ਠੌਰ ਦਿਖਾਵਨ ਚੱਲੇ। ਫਿਰ ਜਿੱਥੇ ਆਪ ਜੀ ਨੇ ਆਪਣੇ ਸਰੀਰ ਦਾ ਸੰਸਕਾਰ ਕਰਾਉਣਾ ਉਹ ਜਗ੍ਹਾ ਦਿਖਾਉਣ ਵਾਸਤੇ ਵੀ ਆਪ ਚੱਲ ਪਏ। ਅਸ਼ਟ ਵਿਗੇ ਕੋ ਏਕ ਕਿਦਾਰਾ। ਬਾਹਰ ਬਾਹਰ ਕਹਿੰਦੇ ਅੱਠ ਵਿਗਿਆਂ ਦਾ ਇੱਕ ਤਕੜਾ ਖੇਤ ਹੈ ਸੀ। ਤਹਾਂ ਠਾਂਡ ਹੋਏ ਬਚਨ ਉਚਾਰਾ। ਉੱਥੇ ਖੜਿਆ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸਧਾਰਨ ਨੂੰ। ਸੁਣ ਹੋ ਸਧਾਰਨ ਇਹ ਸਧਾਰਨ ਗੁਰਸਿੱਖ ਧਿਆਨ ਦੇ ਕੇ ਸੁਣਕ ਇਹ ਖਾਸ ਅਸਥਾਨ ਹੈ। ਕਾਸ਼ਟ ਹਮਰੇ ਡਾਰੋਹ ਅੰਨ। ਇੱਥੇ ਲਿਆ ਕੇ ਨਾ ਸਾਡੇ ਵਾਸਤੇ ਕਹਿੰਦੇ ਜਿਹੜੀਆਂ ਸਿਖਾ ਵਾਲੀਆਂ ਲੱਕੜਾਂ ਹੈ ਇਹ ਤੂੰ ਇਹ ਸਿੱਟ ਦੇ। ਜੇ ਕੋ ਵਰਜਹ ਕਹਿ ਥਲ ਔਰੀ। ਜੇ ਕੋਈ ਤੈਨੂੰ ਆ ਕੇ ਹੋਰ ਰੋਕੇ ਕਹਿੰਦੇ ਵੀ ਇੱਥੇ ਨਾ ਲੱਕੜਾਂ ਸਿੱਟ, ਕਹਿੰਦੇ ਇਸ ਤਰ੍ਹਾਂ ਹੋਰ ਥਾਂ ਜਾ ਕੇ ਤੂੰ ਸੁੱਟ। ਮਹਿਮਾਨਾਹ ਆਨਾਹ ਇਸ ਠੌਰੀ। ਤੂੰ ਕਿਸੇ ਦਾ ਕੋਈ ਵਚਨ ਨਹੀਂ ਮੰਨਣਾ, ਬਸ ਇੱਥੇ ਅੱਠ ਵਿਡਿਆਂ ਦੇ ਖੇਤ ਵਿੱਚ ਲਿਆ ਕੇ ਲੱਕੜਾਂ ਸਿੱਟੀ ਜਾਣੀਆਂ। ਨੀਕੀ ਵਿਦ ਸਮਝਾਇਓ ਤਾਹੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸਧਾਰਨ ਗੁਰਸਿੱਖ ਨੂੰ ਚੰਗੇ ਢੰਗ ਨਾਲ ਸਮਝਾਇਆ ਵੀ ਇੱਥੇ ਵਿਚਾਲੇ ਜੇ ਲੱਕੜਾਂ ਸਿੱਟੀਆਂ ਤੈਨੇ। ਆਏ ਪ੍ਰਵੇਸ਼ੇ ਪੁੰਨਪੁਰ ਮਾਹੀ। ਉਦੋਂ ਵਾਰ ਗੁਰੂ ਨਾਨਕ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਆਪ ਪ੍ਰਵੇਸ਼ ਹੋਏ। ਚੱਲ ਦਲ ਤਰੇ ਬਿਰਾਜੇ ਆਈ। ਪਹਿਲਾਂ ਵਾਂਗ ਹੀ ਪਿੱਪਲ ਦੇ ਦਰਖਤ ਹੇਠ ਆਪ ਬਿਰਾਜਮਾਨ ਹੋਇਆ ਸਾਰੇ। ਸਰਬ ਸਿੱਖ ਤਹਿ ਦਰਸ ਕਰਾਈ। ਸਾਰੇ ਗੁਰਸਿੱਖ ਮਹਾਰਾਜ ਦੇ ਦਰਸ਼ਨ ਕਰ ਰਹੇ, ਮੱਥੇ ਟੇਕ ਰਹੇ, ਇੱਥੇ ਬੈਠ ਕੇ ਜਿਵੇਂ ਆਪ ਜੀ ਨੇ ਜਿਵੇਂ ਖੱਪਣ ਖੁੱਪਣ ਜਾਂ ਚਾਦਰੇ ਚੁਦਰੇ ਉਹ ਵੀ ਕਹਿ ਕੂ ਕੇ ਤਿਆਰ ਕਰਵਾ ਲਏ, ਸਾਫ ਸੁਥਰੇ ਕਰਵਾ ਲਏ ਸਨ। ਉਹ ਜਿਵੇਂ ਅੰਤਮ ਸੰਸਕਾਰ ਦੀ ਉਹ ਸਾਰਾ ਕੁਛ ਹੁੰਦਾ ਹੈ, ਉਹ ਆਪ ਹੀ ਕਹਿ ਕੇ ਮਹਾਰਾਜ ਨੇ ਉਹ ਤਿਆਰ ਕਰਵਾ ਲਿਆ ਸੀ ਜਿੱਥੇ ਆਪ ਜੀ ਦਾ ਉਹ ਅੰਤਮ ਸੰਸਕਾਰ ਹੋਣਾ, ਜਿੱਥੇ ਆਪ ਜੀ ਨੇ ਉਹ ਆਪਣਾ ਸਰੀਰ ਤਿਆਗਣਾ, ਉਹਦੇ ਵਿੱਚ ਵੀ ਲੇਪਣ ਪੋਚਣ ਜਾਂ ਸਾਰਾ ਕਰ ਕਰਾ ਲਿਆ ਸੀ। ਜਿਵੇਂ ਆਪ ਜੀ ਨੇ ਫਿਰ ਸਾਰਿਆਂ ਨੂੰ ਬੁਲਾ ਕੇ ਸੱਚਖੰਡ ਗਮਨ ਕਰਨ ਦੇ ਸੰਬੰਧ ਵਿੱਚ ਵੀ ਪਹਿਲੇ ਕਹਾ ਦਿੱਤੇ ਸੀ ਬਚਨ, ਉਹ ਜਿਹੜਾ ਪ੍ਰਸੰਗ ਕੁਝ ਰਹਿੰਦਾ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ। ਨੀਕੀ ਵਿਦ ਸਮਝਾਇਓ ਤਾਹੀ। ਆਏ ਪ੍ਰਵੇਸ਼ੇ ਪੁੰਨਪੁਰ ਮਾਹੀ। ਚੱਲ ਦਲ ਤਰੇ ਬਿਰਾਜੇ ਆਈ। ਸਰਬ ਸਿੱਖ ਤਹਿ ਦਰਸ ਕਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਰ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ,